ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਨ ਜਿਥੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਸਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਇ ਵਾਹਿਗੁਰੂ ਸਾਹਿਬ ਜੀਓ ਭੁਜੰਗ ਛੰਦ ਨਮੋ ਚੰਡਿਕਾ ਕਾਲਿਕਾ ਬਾਕਬਾਨੀ ਬਿਘਨਾ ਹਰੰਤੀ ਸਦਾ ਬੁੱਧ ਦਾਨੀ ਕਰੋ ਦਾਤ ਮਾਤਾ ਮੁਜੈ ਦਾਸ ਜਨ ਸੁਛੰਦੰ ਗੁਰੂ ਕੀ ਕਥਾ ਹਉ ਬਖਾਨ ਨਮੋ ਚੰਡਿਕਾ ਕਾਲਿਕਾ ਬਾਕਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਸੋਹਣਾ ਸੁੰਦਰ ਦੀਵਾਨ ਸਜ ਰਿਹਾ ਹੈ, ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ। ਆਪ ਸਤਿਗੁਰੂ ਸਾਹਿਬ ਜੀ ਦੇ ਦਰਬਾਰ ਦੀਆਂ ਸਾਜੀਆਂ ਭਰਦੇ ਹੋਏ ਮਾਈ ਭਾਈ ਸੰਗਤ ਰੂਪ ਵਿੱਚ ਜੁੜ ਕੇ ਕੀਰਤਨ ਸਰਵਣ ਕਰਕੇ ਲਾਭ ਲੈ ਰਹੇ ਸੀ, ਕਿਉਂਕਿ ਕਲਯੁਗ ਦੇ ਵਿੱਚ ਜਿਹੜਾ ਕੀਰਤਨ ਹੈ ਇਹ ਸਭ ਤੋਂ ਪ੍ਰਧਾਨ ਸਾਧਨ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ ਲਾਏ ਧਿਆਨਾ, ਇਹ ਗੁਰੂ ਮਹਾਰਾਜ ਜੀ ਦੇ ਮੁਖਾਰਬਿੰਦ ਦੇ ਪਾਵਨ ਪਵਿੱਤਰ ਵਚਨ ਹੈ, ਜਿਨ੍ਹਾਂ ਸਤਿਗੁਰਾਂ ਦਾ ਭਾਵ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਉਹ ਵੀ ਜਿੱਥੇ ਕਿੱਥੇ ਗਏ, ਗੁਰਬਾਣੀ ਦੇ ਕੀਰਤਨ ਦੁਆਰਾ ਹੀ ਉਹਨਾਂ ਨੇ ਉਧਾਰ ਕੀਤਾ ਹੈ। ਗੁਰਬਾਣੀ ਦੇ ਕੀਰਤਨ ਦੁਆਰਾ ਜਿਹੜੇ ਡੰਬੀ ਵਿਖੰਡੀ ਉਹਨਾਂ ਦਾ ਡੰਪ ਖੰਡ ਛਡਾਇਆ ਅਤੇ ਪਰਦੇ ਪਾਸ ਕੀਤੇ। ਜਿਹੜੇ ਕੋਈ ਕੋਹੜੀ ਹੋ ਚੁੱਕੇ ਸੀ ਉਹਨਾਂ ਦਾ ਵੀ ਸ਼ਬਦ ਦਾ ਕੀਰਤਨ ਕਰਕੇ ਕੋਹੜ ਦਾ ਰੋਗ ਦੂਰ ਕਰ ਦਿੱਤਾ। ਬੜੇ ਬੜੇ ਜਿਹੜੇ ਕੋਈ ਸ਼ੇਰ ਇੱਕ ਦੂਸਰੇ ਨੂੰ ਵੱਢ ਵੱਢ ਕੇ ਖਾਣ ਵਾਲੇ ਸੀ, ਕੀਰਤਨ ਰਾਹੀਂ ਉਹਨਾਂ ਨੂੰ ਮਾਰਨ ਮੁਕਤੀ ਬਖਸ਼ੀ, ਸ਼ਾਂਤੀ ਦਿੱਤੀ। ਸਿੱਖਾਂ ਦੇ ਘਰ ਦੇ ਵਿੱਚ ਪੈਦਾ ਹੋਣ ਦਾ ਵਰ ਦੇ ਦਿੱਤਾ। ਜੰਗ ਜੁਦ ਕਰਾ ਕੇ ਗੁਰੂ ਕੀ ਸ਼ਰਨ ਸ਼ਰਨ ਪਾ ਕੇ ਉਹਨਾਂ ਨੂੰ ਉਤਾਰਿਆ। ਸੋ ਇਹ ਕੀਰਤਨ ਦੀ ਹੀ ਮਹਾਨਤਾ ਹੈ ਕਿ ਮੁੱਖ ਸਾਧਨ ਹੈ। ਕੀਰਤਨ ਤੋਂ ਬਾਅਦ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਸਰਵਣ ਕਰ ਰਹੇ ਹਾਂ। ਜਿਸ ਤਰ੍ਹਾਂ ਆਪ ਜੀ ਮਥੁਰਾ ਵਿੱਚ ਗਏ, ਇੱਥੋਂ ਦੇ ਲੋਕਾਂ ਦਾ ਉਧਾਰ ਸੁਧਾਰ, ਇੱਥੋਂ ਫਿਰ ਅਯੁੱਧਿਆ ਵੱਲ ਨੂੰ ਚਲੇ ਗਏ। ਅਯੁੱਧਿਆ ਵਾਸੀਆਂ ਨੂੰ ਗੁਰੂ ਮਹਾਰਾਜ ਜੀ ਨੇ ਕਿਹਾ ਵੀ ਸੁਣਿਆ ਤਾਂ ਹੋਣਾ ਵੀ ਅਯੁੱਧਿਆਪੁਰੀ ਰਾਮ ਜੀ ਨਾਲ ਹੀ ਲੈ ਗਏ ਸੀ, ਆਹ ਘਰ ਘੁਰ ਜੇ ਮਿਹਰਬਾਨੀਆਂ ਕਿੱਥੋਂ ਆ ਗਏ। ਉਹਨਾਂ ਨੇ ਕਿਹਾ ਮਹਾਰਾਜ ਅਯੁੱਧਿਆਪੁਰੀ ਨਹੀਂ, ਅਯੁੱਧਿਆਪੁਰੀ ਦੇ ਲੋਕਾਂ ਨੂੰ ਉਹ ਵਿਕੁੰਠ ਵਿੱਚ ਲੈ ਕੇ ਗਏ ਸੀ, ਬਾਕੀ ਜਿਹੜੇ ਮਹਿਲ ਮਾੜੀਆਂ ਸਤੀ ਟੰਬੇ ਹੈ ਹੋਰ ਸਭ ਕੁਛ ਇੱਥੇ ਹੀ ਰਹਿ ਗਿਆ ਸੀ। ਗੁਰੂ ਮਹਾਰਾਜ ਕਹਿੰਦੇ ਵੀ ਉਹ ਤਾਂ ਚਲੋ ਜਿਹੜੇ ਉਹਨਾਂ ਦੇ ਆਗਿਆ ਵਿੱਚ ਚੱਲੇ ਦਰਸ਼ਨ ਕਰਦੇ ਉਹਨਾਂ ਨੂੰ ਨਾਲ ਲੈ ਗਏ, ਤੁਸੀਂ ਨਾਮ ਜਪੋ, ਨਾਮ ਦੁਆਰਾ ਤੁਸੀਂ ਵੀ ਵਿਕੁੰਠ ਵਿੱਚ ਚਲੇ ਜਾਓਗੇ। ਇਸ ਤਰ੍ਹਾਂ ਉੱਥੋਂ ਦੇ ਲੋਕਾਂ ਨੂੰ ਉਪਦੇਸ਼ ਦਿੰਦਿਆਂ ਫਿਰ ਉੱਥੋਂ ਆਪ ਅੱਗੇ ਚੱਲ ਕੇ ਕਾਸ਼ੀ ਆ ਗਏ ਸਨ। ਕਾਸ਼ੀ ਦੇ ਵਿੱਚ ਜਿਹੜੇ ਵਿਦਵਾਨ ਲੋਕ ਹੈ ਉਹਨਾਂ ਨੇ ਕਿਹਾ ਕਿ ਮਹਾਰਾਜ ਵੀਰ ਪੁਰਾਣ ਸਿਮਰਤੀਆਂ ਪੜ੍ਹਦੇ ਹੈ, ਮਨ ਨੂੰ ਸ਼ਾਂਤੀ ਤਾਂ ਕੋਈ ਆਉਂਦੀ ਨਹੀਂ। ਮਹਾਰਾਜ ਕਹਿੰਦੇ ਵੀ ਇਹ ਜਿਹੜਾ ਕੋਈ ਪੜ੍ਹਨਾ ਪੜ੍ਹਾਉਣਾ ਸਾਡਾ ਸਾਰਾ ਸਾਡਾ ਲੋਕ ਦਿਖਾਵਾ ਹੈ, ਮਾਇਆ ਕਾਰਨ ਬੀਜਿਆ ਵੇਚਿਆ ਬੜੀ ਗੱਲ ਹੈ, ਇਸ ਕਰਕੇ ਜਿਹੜਾ ਮਨ ਹੈ ਉਹ ਤਾਂ ਮਾਇਆ ਵਿੱਚ ਲੱਗਿਆ ਹੋਇਆ ਹੈ। ਜੇ ਪੜ੍ਹ ਸੁਣ ਕੇ ਜਿਹਨੇ ਸੰਬੰਧੀ ਪੜ੍ਹਿਆ ਵਾਹਿਗੁਰੂ ਦਾ ਹੋਰ ਇਸ ਵਿੱਚ ਬੱਚੇ ਚੜ੍ਹੇ ਅਤੇ ਮਨ ਦਾ ਟਿਕਾਵ ਆਵੇ। ਉਹ ਇਸ ਤਰ੍ਹਾਂ ਇੱਥੇ ਦੇ ਲੋਕਾਂ ਨੂੰ ਨਿਹਾਲ ਕੀਤਾ। ਇਹ ਜਿਹੜਾ ਪ੍ਰਸੰਗ ਨਾਲ ਲਗਵੇਂ ਉਹ ਵਿਸ਼ਨ ਦੱਤ ਦਾ ਵੀ ਇੱਥੇ ਨਹੀਂ ਆਇਆ ਹੈ। ਇਹਨੇ ਵੀ ਮਹਾਰਾਜ ਨੂੰ ਕਿਹਾ ਸੀ ਵੀ ਮਹਾਰਾਜ ਮੈਂ ਬਹੁਤ ਕੁਛ ਪੜ੍ਹਦਾ ਲਿਖਦਾ ਹਾਂ ਪਰ ਮਨ ਦਾ ਟਿਕਾ ਤਾਂ ਹੈ ਨਹੀਂ। ਇਹਦੇ ਪਰਸਾਈ ਮਹਾਰਾਜ ਨੇ ਫਿਰ ਉਹ ਆਪਣੇ ਮੁਖਾਰਬਿੰਦ ਤੋਂ ਪਰ ਪੁਸਤਕ ਦੇ ਆਬਾਦ ਨੂੰ ਸਿਲ ਪੂਜ ਸਬਗਲ ਸੰਵਾਦਨ ਮੁਖ ਝੂਠ ਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲ ਲਾਲ ਰਿਤਕ ਲਟ ਧੋਤੀ ਬਸ ਕਟੁਪ ਕਪਾਟੰ। ਇਹ ਚਾਰ ਸਲੋਕ ਬਖਸ਼ੇ ਸਨ, ਇਹਨਾਂ ਦਾ ਪਾਠ ਕਰਿਆ ਕਰ, ਇਹਦੇ ਵਿੱਚ ਜਿਹੜਾ ਉਪਦੇਸ਼ ਅਮਲ ਕਰ ਅਤੇ ਕਮਾਈ ਕਰ, ਨਿਹਾਲ ਹੋਵੇਗਾ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਜਿਵੇਂ ਕਾਂਸ਼ੀ ਦੇ ਸ਼ਹਿਰ ਦੇ ਲੋਕਾਂ ਨੂੰ ਜੋ ਵੀ ਸ਼ਿਵਪੁਰੀ ਹੈ ਜੀ ਇੱਥੇ, ਵੀ ਇੱਥੇ ਜਿਹੜਾ ਵੀ ਕੋਈ ਰਹਿੰਦਾ ਉਹ ਮੁਕਤੀ ਹੋ ਜਾਂਦਾ ਹੈ, ਮਹਾਰਾਜ ਕਹਿੰਦੇ ਨਾਮ ਹੀ ਮੁਕਤ ਕਰਦਾ ਹੈ। ਜਦੋਂ ਅੰਤ ਦਾ ਸਮਾਂ ਆਉਂਦਾ ਸ਼ਿਵ ਜੀ ਉਹਦੇ ਕੰਨ ਵਿੱਚ ਆ ਕੇ ਨਾਮ ਦਾ ਮੰਤਰ ਦਿੰਦਾ, ਨਾਮ ਬੋਲੀ ਮਨ ਸੁਰਤ ਲਾ ਦਿੰਦਾ ਹੈ। ਇਸ ਕਰਕੇ ਨਾਮ ਜਿੱਥੇ ਮਰਜ਼ੀ ਕੋਈ ਜਪੇ ਉੱਥੇ ਹੀ ਉਹਨੂੰ ਕਲਿਆਣ ਦਿੰਦਾ, ਮੁਕਤੀ ਦਿੰਦਾ ਹੈ। ਹੋਰ ਕੋਈ ਕਾਂਸ਼ੀਪੁਰੀ ਸ਼ਹਿਰ ਨਹੀਂ ਮੁਕਤ ਕਰਦਾ ਕਿਸੇ ਨੂੰ। ਫਿਰ ਉਹ ਭਗਤ ਕਬੀਰ ਜੀ ਦਾ ਦ੍ਰਿਸ਼ਟਾਂਤ ਪ੍ਰਮਾਣ ਦਿੱਤਾ ਵੀ ਸਾਰੀ ਜ਼ਿੰਦਗੀ ਉਹ ਕਾਂਸ਼ੀ ਵਿੱਚ ਰਿਹਾ ਪਰ ਅੰਤ ਦੇ ਸਮੇਂ ਮਰਨ ਸਮੇਂ ਵਿੱਚ ਸਰਾਪੀ ਹੋਈ ਧਰਤੀ ਵੀ ਚਲਿਆ ਗਿਆ ਜਿੱਥੇ ਮਰ ਕੇ ਗਧਾ ਬਣਦਾ। ਇਹ ਵਿਸ਼ਾ ਵਿਆਹ ਜੀ ਦਾ ਸਰਾਪ ਸੀ ਪਰ ਕਬੀਰ ਤਾਂ ਵੀ ਉੱਥੇ ਸਰੀਰ ਤਿਆਗ ਕੇ ਮੁਕਤ ਹੋਇਆ। ਇਸ ਕਰਕੇ ਨਾਮ ਜਪਣ ਵਾਲੇ ਉੱਪਰ ਕੋਈ ਅਸਰ ਨਹੀਂ ਹੁੰਦਾ ਹੈ, ਭਾਵੇਂ ਕਿਹੋ ਜਿਹੇ ਮਾੜੇ ਥਾਂ ਜਾ ਕੇ ਉਹ ਸਰੀਰ ਤਿਆਗ ਦੇਵੇ ਉੱਥੇ ਹੀ ਮੁਕਤ ਹੈ। ਭਾਈ ਤੁਸੀਂ ਵੀ ਨਾਮ ਜਪੋ ਮੁਕਤ ਹੋਵੋਗੇ। ਇਹ ਕਾਂਸ਼ੀ ਦੇ ਲੋਕਾਂ ਨੂੰ ਗੁਰੂ ਮਹਾਰਾਜ ਨੇ ਮਹਾਨ ਸਿੱਖੀ ਬਖਸ਼ੀ, ਸਾਰਿਆਂ ਨੂੰ ਵਾਹਿਗੁਰੂ ਵਾਹਿਗੁਰੂ ਜਪਣ ਲਾਇਆ। ਇਸ ਤਰ੍ਹਾਂ ਜਿਵੇਂ ਆਪ ਨਾਮ ਦਾ ਜਪਾ ਕੇ ਭਾਵ ਭਗਤੀ ਵੀ ਜੋੜ ਕੇ ਰਿਥੋਂ ਗੁਰੂ ਮਹਾਰਾਜ ਜੀ ਜਗਨਨਾਥ ਜੋ ਉੜੀਸੇ ਵਿੱਚ ਉੱਧਰ ਚਲੇ ਗਏ ਸੀ, ਜਿਵੇਂ ਜਗਨਨਾਥ ਦੇ ਜਿਹੜੇ ਕੋਈ ਪੰਡੇ ਆ ਕ੍ਰਿਸ਼ਨ ਭਗਵਾਨ ਦੀ ਮੂਰਤੀ ਅੱਗੇ ਕੁਛ ਸ਼ਾਮ ਦੇ ਸਮੇਂ ਆਰਤੀ ਕਰ ਰਹੇ ਸੀ, ਗੁਰੂ ਮਹਾਰਾਜ ਨੇ ਇਹਨਾਂ ਨੂੰ ਉਪਦੇਸ਼ ਦੇਣ ਵਾਸਤੇ ਕੋਈ ਆਪਣੀ ਵੱਖਰੀ ਲੀਲਾ ਜੀ ਕਰ ਲਈ ਸੀ, ਆਪ ਆਰਤੀ ਵਿੱਚ ਉੱਠੇ ਹੀ ਨਹੀਂ ਸੀ, ਖੜ੍ਹੇ ਨਹੀਂ ਹੋਏ ਸੀ, ਕਿਉਂਕਿ ਗੁਰੂ ਮਹਾਰਾਜ ਦਾ ਇਹ ਉਧਾਰ ਕਰਨ ਦਾ ਨਵਾਂ ਹੀ ਢੰਗ ਤਰੀਕਾ ਸੀ, ਜਿਹੜਾ ਕੁਛ ਲੋਕ ਕਰਦੇ ਸੀ ਉਦੋਂ ਆਪ ਥੋੜ੍ਹਾ ਜਿਹਾ ਉਲਟ ਕਰ ਲੈਂਦੇ, ਜਿਸ ਕਰਕੇ ਉਹ ਫਿਰ ਬੋਲ ਪੈਂਦੇ, ਆਪ ਜੀ 'ਤੇ ਸ਼ੰਕਾ ਕਰਦੇ, ਮਹਾਰਾਜ ਨੂੰ ਕੁਛ ਕਹਿਣ ਦਾ ਸਮਾਂ ਮਿਲ ਜਾਂਦਾ। ਜਿਵੇਂ ਮਹਾਰਾਜ ਨੇ ਇੱਥੇ ਉਹ ਆਰਤੀ ਸਮੇਂ ਉਲਟੀ ਜੀ ਰੀਤੀ ਕੀਤੀ ਅਤੇ ਨਾਲ ਉਪਦੇਸ਼ ਦਿੱਤਾ ਵੀ ਆ ਤੁਸੀਂ ਕੀ ਕਰਦੇ ਹੋ, ਆਰਤੀ ਜਿਵੇਂ ਚਾਰਕ ਦੀ ਵਿਜੇ ਰੱਖ ਕੇ ਘੁਮਾ ਲਿਆ ਥਾਲ, ਅਸਲੀ ਤਾਂ ਜਿਹੜੀ ਆਰਤੀ ਉਹ ਪੱਕੇ ਤੌਰ 'ਤੇ ਵੱਡੇ ਵਾਹਿਗੁਰੂ ਦੀ ਹੋ ਰਹੀ ਹੈ, ਜਿਹੋ ਜਿਹਾ ਉਹ ਹੈ ਉਹਦੀ ਆਰਤੀ ਵੀ ਉਹੋ ਜਿਹੀ ਮਹਾਨ ਹੋ ਰਹੀ ਹੈ। ਐਵੇਂ ਤੁਸੀਂ ਆਰਤੀ ਜੀ ਕਰਨ ਵਾਸ ਕਰਦੇ ਹੋਏ ਸਮਝ ਲਓ ਕੋਈ ਸਤਿਕਾਰ ਨਹੀਂ ਕਰ ਰਹੇ, ਉਸਤਤੀ ਨਹੀਂ ਕਰ ਰਹੇ, ਸੋ ਦਿਖਾਵਾ ਕਰ ਰਹੇ। ਉਹ ਜਿਵੇਂ ਜਗਨਨਾਥੀ ਵਾਸੀ ਪੰਡਿਆਂ ਨੂੰ ਆਪ ਜੀ ਨੇ ਉਪਦੇਸ਼ ਦਿੱਤਾ, ਉਹ ਪ੍ਰਸੰਗ ਆ ਰਿਹਾ। ਜਿਵੇਂ ਉਹਦਾ ਅਸੀਂ ਮਨ ਲਾ ਕੇ ਸੁਣੀਏ ਜੀ, ਨਮੋ ਚੰਡਿਕਾ ਕਾਲਿਕਾ ਬਾਕਬਾਨੀ। ਕਵੀ ਸੰਤੋਖ ਸਿੰਘ ਜੀ ਜੋ ਕਵਿਤਾ ਦੀ ਦਾਤੀ ਸ਼ਕਤੀ ਹੈ, ਕਿਤੇ ਉਹਦਾ ਸ਼ਾਂਤ ਰੂਪ ਕਥਨ ਕਰਦਾ ਹੈ, ਕਿਤੇ ਉਹਦਾ ਵੀਰ ਲੱਸੀ ਸਰੂਪ ਕਾਰਨ ਕਥਨ ਅਤੇ ਜਸਵੀ ਰੂਪ ਕਥਨ ਕਰ ਦਿੰਦਾ ਹੈ, ਕਿਉਂਕਿ ਕਵੀਆਂ ਨੂੰ ਕੋਈ ਜਗ ਵਿਘਨ ਪਾਉਂਦੇ ਨੇ, ਉਹਨਾਂ ਨੂੰ ਨਾਸ ਕਰਨ ਵਾਲੀ ਕੋਈ ਵਿਅਕਤੀ ਹੈਗੀ ਹੈ, ਉਹ ਤੇਜਸਵੀ ਰੂਪ ਇੱਕ ਬੁੱਧੀਆਂ ਸਵੱਛ ਕਰਨ ਵਾਲੀ, ਕਵੀਆਂ ਨੂੰ ਕਵਿਤਾ ਦਾ ਦਾਤ ਦੇਣ ਵਾਲੀ ਵੀ ਸ਼ਕਤੀ। ਉਹ ਤਿੰਨੇ ਰੂਪ ਹੀ ਕਵੀ ਜੀ ਨੇ ਲੈ ਕੇ ਗੁਰੂ ਕਾ ਇਤਿਹਾਸ ਕਹਿਣ ਤੋਂ ਇਹਨਾਂ ਦਾ ਮੰਗਲ ਕੀਤਾ ਹੈ ਵੀ ਉਹ ਜਿਹੜੀ ਬਾਕਬਾਨੀ ਹੈ, ਸਾਰਦਾ ਕਵਿਤਾ ਦੀ ਦਾਸੀ ਹੈ, ਉਹ ਜਿਹੜੇ ਲੋਕ ਬੈਰੀ ਆਦਿਕ ਹੈ ਉਹਨਾਂ ਨੂੰ ਉਹਨਾਂ ਦਾ ਕਾਲ ਕਰਨ ਵਾਸਤੇ, ਕਾਲੀ ਵਾਂਗ ਮਾਰਨ ਵਾਸਤੇ, ਅਤੇ ਚੰਡੀ ਵਾਂਗ ਬੜਾ ਤੇਜ ਪ੍ਰਤਾਪ ਤੇਜ ਰੂਪ ਹੈ, ਨਮਸਕਾਰ ਹੈ ਉਸ ਨੂੰ। ਵਿਘਨਾ ਹਰੰਤੀ ਸਦਾ ਬੁੱਧ ਦਾਨੀ। ਕਵੀਆਂ ਦੇ ਵਿਘਨਾਂ ਨੂੰ ਨਾਸ਼ ਕਰਨ ਵਾਲੀ ਸਦਾ ਕਹਿੰਦੀ ਕਵਿਤਾ ਦੀ ਜਿਹੜੀ ਬੁੱਧੀ ਉਹਦਾ ਦਾਨ ਦੇਣ ਵਾਲੀ ਹੈ। ਕਰੋ ਦਾਤ ਮਾਤਾ ਮੁਝੇ ਦਾਸ ਜਾਨੋ। ਇਸ ਕਰਕੇ ਮੈਨੂੰ ਦਾਸ ਜਾਣ ਕੇ ਇਹ ਮਾਤਾ ਸਾਰਦਾ ਕਵਿਤਾ ਦੀ ਦਾਤੀ ਇਹ ਦਾਤ ਦੇਣਾ ਕਰੋ। ਸੁਛੰਦੰ ਗੁਰੂ ਕੀ ਕਥਾ ਹਮ ਬਖਾਨੋ। ਇਸ ਕਰਕੇ ਸੁਛੰਦ ਸੋਹਣੇ ਚੰਗੇ ਛੰਦਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਜਿਹੜੀ ਸੋਹਣੀ ਕਥਾ ਹੈ, ਮੈਂ ਸੁਤੰਤਰ ਹੋ ਕੇ ਸੋਹਣੇ ਢੰਗ ਨਾਲ ਕਥਨ ਕਰਾਂ। ਇਸੇ ਤਾਂ ਗੁਰਬਾਣੀ ਦੀ ਮਹਿਮਾ ਦਾ ਮੰਗਲ ਹੈ। ਇਹ ਅਗਿਆਨ ਜਿਹੜਾ ਚੰਡੀ ਵਾਂ ਚੰਡ ਨਾਲ ਤਿੱਖੇ ਦਾ ਹੁੰਦਾ ਹੈ, ਤਿੱਖਾ ਜੋ ਅਪਰੋਕਸ਼ ਗਿਆਨ ਉਹਨੂੰ ਬਖਸ਼ਣ ਵਾਲੀ ਹੈ ਬਾਣੀ, ਉਹਨੂੰ ਨਮਸਕਾਰ ਹੈ। ਕਾਮ ਆਦਿਕ ਜਿਹੜੇ ਦੁਸ਼ਟ ਹੈ ਉਹਨੂੰ ਮਾਰਨ ਵਾਸਤੇ ਕਾਲਕਾ ਰੂਪ ਹੈ, ਇਸ ਕਰਕੇ ਬਾਣੀ ਨਮਸਕਾਰ ਹੈ। ਜਿਹੜੇ ਕੋਈ ਜਵਾਨ ਦੇ ਵਾਕ ਹੈ ਉਹਨਾਂ ਨੂੰ ਸੋਹਣੇ ਕਰਨ ਵਾਲੀ ਹੈ, ਮਿੱਠੇ ਬਟਨ ਕਰਾਉਣ ਵਾਲੀ ਹੈ ਐਸੀ ਜੋ ਗੁਰਬਾਣੀ, ਉਸ ਨੂੰ ਨਮਸਕਾਰ ਕਰਨਾ। ਅਗਿਆਨ ਦਾ ਨਾਸ਼ ਕਰਕੇ ਤਿੱਖਾ ਗਿਆਨ ਪ੍ਰਕਾਸ਼ਨ ਵਾਲੀ ਹੈ, ਕਾਮ ਆਦਿਕਾਂ ਦਾ ਕਾਲ ਰੂਪ ਹੈ। ਜਿਹੜੇ ਵਾਚਨ ਵਚਨ ਹਨ ਮਨੁੱਖ ਦੇ ਉਹਨਾਂ ਨੂੰ ਬਾਣੀ ਚੰਗੇ ਮਿੱਠੇ ਬਣਾ ਦੇਣ ਵਾਲੀ ਹੈ, ਵਿਘਨਾਂ ਨੂੰ ਨਾਸ ਕਰਨ ਵਾਲੀ ਹੈ। ਵਿਘਨਾ ਹਰੰਤੀ ਸਦਾ ਬੁੱਧ ਦਾਨੀ। ਹਮੇਸ਼ਾ ਕਹਿੰਦੇ ਜਿਹੜੀ ਆਤਮ ਬਖਸ਼ਣੀ ਬੁੱਧ ਹੈ ਉਹਦਾ ਦਾਨ ਦੇਣ ਵਾਲੀ ਹੈ, ਆਤਮ ਬੁੱਧੀ ਬਖਸ਼ਣ ਵਾਲੀ ਹੈ। ਕਰੋ ਦਾਤ ਮਾਤਾ ਮੁਝੇ ਦਾਸ ਜਾਨੋ। ਇਸ ਤਰ੍ਹਾਂ ਪਰਮੇਸ਼ਰ ਦੀ ਬਾਣੀ ਆਪ ਮੈਨੂੰ ਕਹਿੰਦੇ, ਜਿਵੇਂ ਮੈਂ ਹਮੇਸ਼ਾ ਪਰਮੇਸ਼ਰ ਦੇ ਨਾਮ ਵਿੱਚ ਮਾਤਾ ਕੀ ਮਸਤ ਹੋਇਆ ਰਹਾਂ, ਇਹ ਦਾਤ ਦੇਣਾ ਕਰੋ। ਇਹ ਗੁਰਬਾਣੀ ਮੈਨੂੰ ਆਪਣਾ ਦਾਸ ਜਾਣ ਕੇ ਇਹ ਦਾਸ ਦੇਣਾ ਕਰੋ ਕਿ ਮੈਂ ਪਰਮੇਸ਼ਰ ਦਾ ਜਸ, ਗੁਰੂ ਨਾਨਕ ਦਾ ਜਸ ਕਰਨ ਵਾਸਤੇ ਮਾਤਾ ਕੀ ਇਹ ਮਸਰਾ ਹਾਂ। ਸੁਚੰਦੰ ਗੁਰੂ ਕੀ ਕਥਾ ਹਮ ਬਖਾਨਾ। ਮਸ ਹੋਇਆ ਹੈ ਸੁਤੰਤਰ ਆਜ਼ਾਦ ਹੋ ਕੇ ਸੋਹਣੇ ਛੰਦਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਸੋਹਣੀ ਕਥਾ ਮੈਂ ਬਖਾਨੋ ਕਥਨ ਕਰਾਂ, ਬਿਆਨ ਕਰਾਂ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸੁਨ ਸ੍ਰੀ ਅੰਗਦ ਕਥਾ ਰਸਾਲਾ। ਬਾਲਾ ਜੀ ਕਹਿੰਦੇ, ਹੇ ਸਵਾਈਮਾਨ ਗੁਰੂ ਅੰਗਦ ਸਾਹਿਬ ਜੀ, ਜੋ ਗੁਰੂ ਨਾਨਕ ਸਾਹਿਬ ਦੀ ਸੋਹਣੀ ਕਥਾ ਰਸਾਲਾ ਰਸਾਂ ਦਾ ਘਰ ਹੈ ਜਾਂ ਰਸਾਲਾ ਸੁੰਦਰ ਕਥਾ ਹੈ, ਉਹ ਸੁਣਨਾ ਕਰੋ। ਆਗੈ ਗਮਨੇ ਬਹੁਰ ਕਿਰਪਾਲਾ। ਗੁਰੂ ਨਾਨਕ ਸਾਹਿਬ ਜੀ ਕਾਸ਼ੀ ਦੇ ਵਿਦਵਾਨਾਂ ਨੂੰ ਨਿਹਾਲ ਕਰਕੇ ਇੱਥੋਂ ਅੱਗੇ ਚੱਲ ਪਏ। ਜਗਨਨਾਥ ਕੋ ਜਹ ਅਸਥਾਨਾ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਜੀ, ਜਿੱਥੇ ਉੜੀਸੇ ਵਾਲੀ ਜਗਨਨਾਥ ਦਾ ਅਸਥਾਨ ਹੈ, ਜਗਨਨਾਥਪੁਰੀ ਹੈ, ਤਹਾਂ ਜਾਇ ਪਹੁੰਚੇ ਗਤ ਦਾਨਾ। ਮੁਕਤੀ ਦਾਤੇ ਕਹਿੰਦੇ, ਉਹ ਜਗਨਨਾਥ ਦੇ ਅਸਥਾਨ ਉੱਪਰ ਜਾ ਪਹੁੰਚੇ ਹਨ। ਹਰ ਮੰਦਰ ਕੇ ਦਰ ਪਰ ਜਾਈ, ਜਿੱਥੇ ਉਹ ਜਗਨਨਾਥ ਦਾ ਬਾਹਰਲਾ ਦਰਵਾਜ਼ਾ ਹੈ, ਉਹਦੇ ਵਿੱਚ ਜਾ ਕੇ ਬੈਠੇ ਕਿਤਕ ਕਾਲ ਤੇ ਹਥਾਈ। ਉਹ ਦਰਵਾਜ਼ੇ ਦੇ ਵਿੱਚ ਕੁਝ ਕੁ ਸਮਾਂ ਮਹਾਰਾਜ ਬੈਠੇ ਰਹੇ ਮੌਜ ਨਾਲ। ਸੰਧਿਆ ਕਾਲ ਪਹੁੰਚਿਓ ਜਬ ਹੀ, ਸੂਰਜ ਛਿਪ ਗਿਆ ਤੇ ਸਮਾਂ ਦਾ ਸੰਧਿਆ ਦਾ ਕਰਨ ਦਾ ਸਮਾਂ ਆ ਪੁੱਜਿਆ। ਸਭ ਪੰਡੇ ਮਿਲ ਆਏ ਤਬ ਹੀ, ਕੋਈ ਕਹਿੰਦੇ ਇੱਥੋਂ ਦੇ ਪੰਡੇ ਸੀ ਉਹ, ਜਿਹੜੇ ਕੋਈ ਇੱਥੋਂ ਦੇ ਪੁਜਾਰੀ ਲੋਕ ਹੈ, ਉਹ ਸਾਰੇ ਮਿਲ ਕੇ ਉੱਥੇ ਇਕੱਠਿਆਂ ਹੋ ਕੇ ਆ ਗਏ ਹਨ। ਕਰਨੇ ਲੱਗੇ ਆਰਤੀ ਤਹਿਵਾ, ਸਾਰੇ ਮਿਲ ਕੇ ਜਿਹੜੇ ਪੰਡੇ ਹਨ, ਥਾਲ ਦੇ ਵਿੱਚ ਦੋ ਚਾਰ ਜੀਵੇ ਜੇ ਰੱਖ ਕੇ ਤੇ ਜਗਾ ਕੇ ਆਰਤੀ ਕਰਨ ਲੱਗ ਪਏ ਹਨ। ਜਗਨਨਾਥ ਕੋ ਮੰਦਰ ਜਿਹਵਾ, ਉੱਥੇ ਜਗਨਨਾਥ ਕ੍ਰਿਸ਼ਨ ਭਗਵਾਨ ਜੀ ਦਾ ਮੰਦਿਰ ਬਣਿਆ ਹੋਇਆ ਹੈ। ਉੱਥੇ ਸ੍ਰੀ ਗੁਰ ਬੈਠੇ ਰਹੇ ਅਡੋਲਾ। ਮਹਾਰਾਜ ਉਦੋਂ ਜਿਹੜਾ ਜਗਨਨਾਥ ਦਾ ਮੰਦਿਰ ਜਾ ਦਰਵਾਜ਼ਾ ਜਾ, ਉਹਦੇ ਵਿੱਚ ਹੀ ਅਡੋਲ ਹੋ ਕੇ ਬੈਠੇ ਰਹੇ, ਉੱਠੇ ਹੀ ਨਹੀਂ ਆਰਤੀ ਵਿੱਚ। ਠਾਂਡੇ ਭਏ ਨਾ ਕੁਛ ਮੁਖ ਬੋਲਾ, ਨਾ ਮੁਖੋਂ ਕੁਝ ਬੋਲੇ ਹੈ, ਨਾ ਕਹਿੰਦੇ ਇਸੇ ਤਰ੍ਹਾਂ ਆਪ ਖੜਿਆ ਹੋਏ। ਤੇ ਛਿੰਨ ਪੰਡੇ ਰਿਸ ਉਰ ਧਾਰੀ, ਜਿਹੜੇ ਜਿੰਨੇ ਉਹ ਕਹਿੰਦੇ ਆਰਤੀ ਕਰਨ ਆਏ ਸੀ ਨਾ ਪੁੰਡੇ ਜੇ, ਉਹਨਾਂ ਨੇ ਬੜਾ ਕਹਿੰਦੇ ਗੁੱਸਾ ਧਾਰਿਆ। ਆਨਸ ਬੀਪੰ ਗਿਰਾ ਉਚਾਰੀ, ਤੇ ਗੁਰੂ ਮਹਾਰਾਜ ਉਹ ਦਰਵਾਜ਼ੇ ਅੱਗੇ ਬੈਠੇ ਨੇ, ਉੱਥੇ ਆ ਕੇ ਉਹਨਾਂ ਨੇ ਗੁੱਸੇ ਵਿੱਚ ਹੀ ਆਖਿਆ ਸਤਿਗੁਰਾਂ ਨੂੰ, ਕੋ ਹੈ ਤੂੰ ਕਿਹ ਥਲ ਤੇ ਆਇਓ, ਤੂੰ ਕੌਣ ਹੈ, ਕਿਹੜੇ ਥਾਂ ਤੋਂ ਚੱਲ ਕੇ ਆਏ ਇਹੋ ਜਿਹਾ ਹੈ, ਅਨਜਾਨ ਭੇਦ ਨਹਿ ਪਾਇਓ। ਬਿਲਕੁਲ ਹੀ ਕਹਿੰਦੇ ਬੇਸਮਝ ਲੱਗਦਾ, ਅਣਜਾਣ ਲੱਗਦਾ, ਤੈਨੇ ਤਾਂ ਭਗਵਾਨ ਦਾ ਭੇਦ ਹੀ ਨਹੀਂ ਪਾਇਆ। ਸਭਨ ਆਰਤੀ ਖਰੇ ਉਤਾਰੀ, ਦੇਖੋ ਅਸੀਂ ਸ਼ਹਿਰ ਵਿੱਚੋਂ ਆ ਕੇ ਸਾਰਿਆਂ ਨੇ ਖੜਿਆ ਹੋ ਕੇ ਦੀਵੀ ਜਗਾ ਕੇ ਤੇ ਭਗਵਾਨ ਦੀ ਆਰਤੀ ਉਤਾਰੀ, ਉਤਾਰੀ ਆਰਤੀ ਕੀਤੀ। ਤੂੰ ਬੈਠਿਓ ਰਹਿਓ ਇਹ ਬਾਰੀ, ਕਹਿੰਦੇ ਇਸ ਵੇਲੇ ਵੀ ਉਹ ਬੇਸਮਝ ਆਏ, ਇਸੇ ਤਰ੍ਹਾਂ ਹੀ ਬੈਠਾ ਰਿਹਾ ਮੌਜ ਨਾਲ। ਜਗਨਨਾਥ ਕੋ ਭਾਉ ਨਕੀਨੋ, ਸਾਡੇ ਜਿਹੜੇ ਭਗਵਾਨ ਕ੍ਰਿਸ਼ਨ ਜੀ ਉਹਨਾਂ ਨਾਲ ਵੀ ਤੂੰ ਆਰਤੀ ਵਿੱਚ ਸ਼ਾਮਿਲ ਹੋ ਕੇ ਪ੍ਰੇਮ ਨਹੀਂ ਕੀਤਾ ਹੈ। ਉੱਠਿਓ ਨਾ ਤੇ ਚਿੰਨ ਕਿਆ ਤੈ ਚੀਨੋ, ਬੇਸਮਝਾ ਤੂੰ ਕੀ ਜਾਣਿਆ, ਤੂੰ ਆਰਤੀ ਵਿੱਚ ਕਿਉਂ ਨਹੀਂ ਉੱਠ ਕੇ ਖੜਾ ਹੋਇਆ। ਸੁਣ ਕਰ ਜਗ ਗੁਰ ਬਚਨ ਬਖਾਨੇ, ਗੁਰੂ ਮਹਾਰਾਜ ਜੀ ਨੇ ਪੰਡਿਆਂ ਤੋਂ ਸੁਣ ਕੇ ਬਚਨ ਕਹੇ, ਸਦਾ ਆਰਤੀ ਹਮ ਪਹਿਚਾਨੇ। ਉਹ ਪੰਡਿਓ ਸੁਣ ਲੋ, ਉਹ ਐਸਾ ਜਿਹੜਾ ਮਹਾਨ ਭਗਵਾਨ ਹੈ ਪਰਮੇਸ਼ਰ ਹੈ, ਉਹਦੀ ਆਰਤੀ ਹੁੰਦੀ ਰਹਿੰਦੀ ਹੈ, ਤੇ ਉਹ ਅਸੀਂ ਆਰਤੀ ਕਰਦੇ ਰਹਿੰਦੇ, ਉਹ ਆਰਤੀ ਵੀ ਸ਼ਾਮਿਲ ਵੀ ਅਸੀਂ ਰਹਿੰਦੇ ਹਾਂ। ਵੀ ਆ ਜਿਹੜੀ ਤੁਸੀਂ ਹੁਣ ਸ਼ਾਮ ਨੂੰ ਕੀਤੀ ਨਾ ਚਾਰਕ ਦੀਵੇ ਗਾ ਕੇ, ਇਹ ਆਰਤੀ ਵਿੱਚ ਨਹੀਂ ਅਸੀਂ ਸ਼ਾਮਿਲ ਹੁੰਦੇ, ਅਸਲੀ ਜਿਹੜੀ ਆਰਤੀ ਹਮੇਸ਼ਾ ਹੀ ਹੋ ਰਹੀ ਹੈ ਅਤੇ ਬਹੁਤ ਵੱਡੀ ਹੈ, ਉਹ ਅਸੀਂ ਆਰਤੀ ਵਿੱਚ ਸ਼ਾਮਿਲ ਹੁੰਦੇ ਤੇ ਉਸੇ ਨੂੰ ਅਸਲੀ ਆਰਤੀ ਅਸੀਂ ਸਮਝਦੇ ਹਾਂ। ਸਰਬ ਸ਼੍ਰੋਮਣ ਉਜਾਸ ਪ੍ਰਭ ਉੱਚੇ, ਈਸ਼ਰਾਂ ਵੀ ਸਾਡੇ ਪ੍ਰਭੂ ਜੀ ਸਭ ਤੋਂ ਉੱਚੇ ਹੈ ਤੇ ਸਾਰਿਆਂ ਤੋਂ ਸ਼੍ਰੋਮਣੀ ਹਨ। ਕਰ ਹੈ ਆਰਤੀ ਤਸ ਮਨ ਸੂਚੇ, ਉਸੇ ਤਰ੍ਹਾਂ ਵੀ ਉਹ ਐਸੇ ਮਹਾਨ ਪਰਮੇਸ਼ਰ ਦੀ ਅਸੀਂ ਸੱਚੇ ਮਨ ਨਾਲ ਪਵਿੱਤਰ ਮਨ ਨਾਲ ਆਰਤੀ ਕਰਦੇ ਹਾਂ। ਅਲਪ ਆਰਤੀ ਕਿਆ ਤੁਮ ਕਰੋ, ਦੋ ਚਾਰ ਜੀਵੇ ਜੇ ਥਾਲ ਚ ਰੱਖ ਲਏ ਤੇ ਇਹਨਾਂ ਨੂੰ ਜਗਾ ਕੇ ਘੁੰਮਾ ਲਿਆ, ਹੇਠਾਂ ਤਾਂ ਜਾ ਕਰ ਲਿਆ ਕਿ ਤੁਸੀਂ ਕਹਿੰਦੇ ਨਿਕੰਮੀ ਜੀ ਆਰਤੀ ਕਰਦੇ ਹੋ। ਤੁਛ ਸੌਜ ਜਾ ਮਹਿ ਸ਼ੁਭ ਧਰ ਹੋ, ਆਰਤੀ ਕਰਨ ਸਮੇਂ ਆ ਥਾਲ ਵਿੱਚ ਮੈਂ ਥੋੜੀ ਜੀ ਭਾਵ ਦੋ ਚਾਰ ਮੋਤੀ ਜੇ ਰੱਖ ਲਏ, ਦੋ ਚਾਰ ਦੀਵੇ ਜੇ ਜਗਾ ਲਏ ਇਸ ਰਾਏ ਤੁਸੀਂ ਕੀ ਤੁਸ਼ ਜੀ ਸਮੱਗਰੀ ਰੱਖ ਕੇ ਆਰਤੀ ਕਰਦੇ ਹੋ। ਮਨ ਨਿਰਮਲ ਕਰ ਨਹੀਂ ਟਿਕਾਵਹੁ, ਦੂਜੀ ਗੱਲ ਹੈ ਵੀ ਮਨ ਨੂੰ ਨਿਰਮਲ ਕਰਕੇ ਆਰਤੀ ਸਮੇਂ ਤੁਸੀਂ ਇਹ ਟਿਕਾਉਂਦੇ ਨਹੀਂ ਹੈ। ਤੋ ਅਬ ਮਤ ਕਿਆ ਫਲ ਤੁਮ ਪਾਓ, ਇਹ ਪੰਡਿਓ ਫਿਰ ਜਿਹੜਾ ਤੁਹਾਡਾ ਮਨ ਚਾਹੁੰਦਾ ਉਹ ਫਲ ਭਲਾ ਤੁਸੀਂ ਕਿਵੇਂ ਪਾਓਗੇ? ਮਨ ਤਾਂ ਤੁਹਾਡਾ ਆਰਤੀ ਵਿੱਚ ਹੁੰਦਾ ਹੀ ਨਹੀਂ, ਮਨ ਕਿਤੇ ਹੋਰ ਫਿਰਦਾ ਐਵੇਂ ਥਾਲ ਜਾ ਘੁੰਮਾਈ ਜਾਂਦੇ। ਪੰਡੇ ਕਹੇ ਆਰਤੀ ਕੈਸੀ, ਉਸ ਵੇਲੇ ਪੰਡੇ ਕਹਿਣ ਲੱਗੇ ਤੂੰ ਦੱਸ ਵੀ ਬੇ ਸਮਝਾ ਵੀ ਆਰਤੀ ਭਲਾ ਕਿਸ ਤਰ੍ਹਾਂ ਦੀ ਹੁੰਦੀ ਹੈ? ਨਿਤ ਪ੍ਰਤ ਕਰਤ ਰਹੋ ਕਹੋ ਤੈਸੀ, ਜੋ ਜੀ ਤੂੰ ਹਮੇਸ਼ਾ ਆਰਤੀ ਕਹਿੰਦੇ ਕਰਦਾ ਰਹਿਣਾ ਸਾਨੂੰ ਵੀ ਦੱਸੇ ਅੱਜ। ਤਿੰਨ ਤੇ ਸੁਣ ਕੇ ਕਿਰਪਾ ਨਿਧਾਨਾ, ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਨੇ ਉਹ ਪੰਡਿਆਂ ਤੋਂ ਐਸਾ ਕੁਝ ਸੁਣ ਕੇ ਸ਼ਬਦ ਆਰਤੀ ਰੀਤ ਬਖਾਨਾ, ਅਸਲੀ ਆਰਤੀ ਦੀ ਰੀਤੀ ਹੈ ਨਾ ਉਹਦੇ ਉਹਨੂੰ ਦੱਸਣ ਵਾਸਤੇ ਆਪ ਜੀ ਨੇ ਸ਼ਬਦ ਬਖਾਨਾ ਆਪਣੇ ਮੁੱਖ ਤੋਂ ਕਹਿੰਦੇ ਸ਼ਬਦ ਕਿਹਾ ਸ਼ਬਦ ਉਚਾਰਿਆ। ਧਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਹਾਂ, ਤਨਾਵ ਸ੍ਰੀ ਰਾਗ ਇਸ ਵਿੱਚ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ ਤੇ ਜਿਹਦੇ ਵਿੱਚ ਅਸਲੀ ਵਾਹਿਗੁਰੂ ਦੀ ਆਰਤੀ ਦਾ ਕਥਨ ਹੈ, ਯਥਾਰਥ ਅਰਤੀ ਦਾ ਬਿਆਨ ਹੈ। ਇੱਕੋ ਇੱਕ ਪਰਮੇਸ਼ੁਰ ਅਦਵੈਤ ਰੂਪ ਹੈ, ਓਅੰਕਾਰ ਸਭ ਦਾ ਪ੍ਰਕਾਸ਼ਕ ਤੇ ਰੱਖਕ ਹੈ। ਸਤਿਗੁਰੂ ਦੀ ਕਿਰਪਾ ਕਰਕੇ ਐਸਾ ਪ੍ਰਕਾਸ਼ ਕਿਤੇ ਰੱਖ ਪ੍ਰਾਪਤ ਹੁੰਦਾ ਹੈ। ਮਹਾਰਾਜ ਕਹਿੰਦੇ ਸੁਣੋ ਵੀ ਪੰਡਿਓ, ਗਗਨ ਮੈਂ ਥਾਲ, ਜਿਹੜਾ ਆਕਾਸ਼ ਰੂਪ ਦਾ ਥਾਲ ਹੈ, ਮੈਂ ਦਾ ਅਰਥ ਰੂਪ ਹੈ, ਆਕਾਸ਼ ਰੂਪ ਥਾਲ ਹੈ, ਜਿਹੜਾ ਉੱਪਰ ਆਕਾਸ਼ ਹੈ ਇਹੀ ਬਹੁਤ ਵੱਡਾ ਥਾਲ ਹੈ, ਤੁਸੀਂ ਤਾਂ ਮਾੜਾ ਜਿਹਾ ਛੋਟਾ ਜਿਹਾ ਥਾਲ ਰੱਖਿਆ ਨਾ। ਕਹਿੰਦੇ ਜਿਹੜਾ ਪਰਮੇਸ਼ਰ ਦਾ ਆਰਤੀ ਵਾਸਤੇ ਆ ਜਿਹੜਾ ਆਕਾਸ਼ ਹੈ ਇਹ ਥਾਲ ਹੈ, ਤੇ ਇਸ ਰਾਹ ਚੰਦ ਦੀਪਕ ਬਣੇ। ਆਕਾਸ਼ ਰੂਪ ਥਾਲ ਦੇ ਵਿੱਚ ਚੰਦਰਮਾ ਤੇ ਸੂਰਜ ਜਿਹੜੇ ਦੋ ਹਨ, ਇਹ ਦੀਵੇ ਬਣ ਰਹੇ, ਦੀਵੇ ਜਗ ਰਹੇ ਹਨ। ਤਾਰਿਕਾ ਮੰਡਲ ਜਨਕ ਮੋਤੀ, ਜਿਹੜਾ ਆਕਾਸ਼ ਵਿੱਚ ਤਾਰਿਆਂ ਦਾ ਮੰਡਲ ਹੈ, ਝੁੰਡ ਹੈ, ਇਹ ਕਹਿੰਦੇ ਇਹਦੇ ਵਿੱਚ ਮੋਤੀ ਜਿਹੜੇ ਹਨ ਜਨਕੀਏ ਜੜੇ ਹੋਏ ਹੈ, ਜਮ ਬੁੱਤੀ ਜਨਕੀਏ ਜਾਣ ਲੋ ਸਮਝ ਲੋ। ਧੂਪ ਮਲ ਆਣ ਲੋ ਪਵਨ ਚਵਰੋ ਕਰੇ, ਇੱਕ ਤਾਂ ਬੁੱਤੀ ਜੜੇ ਹੁੰਦੇ ਆ, ਜਦੋਂ ਉਹਨਾਂ ਦੇ ਵਿੱਚ ਰੋਸ਼ਨੀ ਦੀ ਪੈਂਦੀ ਆ ਫਿਰ ਉਹ ਮੋਤੀ ਲਿਸ਼ਕਦੇ ਹੁੰਦੇ, ਇਸ ਤਰ੍ਹਾਂ ਉਹ ਇੱਧਰ ਉੱਧਰ ਫਿਰ ਪ੍ਰਕਾਸ਼ ਜਿਹਾ ਉਹਨਾਂ ਦਾ ਪੈਂਦਾ ਹੈ ਸਜਦੀ ਹੈ। ਇਸ ਤਰ੍ਹਾਂ ਮੋਤੀ ਜੜੇ ਜਾਣੋ ਜਾਂ ਮੋਤੀ ਵਿੱਚ ਰੱਖੇ ਥਾਲ ਦੇ ਸਮਝੋ। ਧੂਪ ਮਲ ਆਣ ਲਓ, ਧੂਪ ਮਲ ਆਣ ਲਓ, ਜਿਹੜਾ ਮਲ ਨਾਵੇਂ ਮਲਿਆਗਰ ਨਾਵੇਂ ਪਹਾੜ ਹੈ, ਉਹ ਪਹਾੜ ਜਿੱਥੇ ਚੰਦਨ ਹੁੰਦਾ ਹੈ ਸੁਗੰਧੀ ਵਾਲਾ, ਇਸ ਤਰ੍ਹਾਂ ਮਲਿਆਗਰ ਨਾਵੇਂ ਜਿਹੜਾ ਪਹਾੜ ਹੈ ਜਿੱਥੇ ਚੰਦਨ ਹੁੰਦਾ ਹੈ, ਉੱਥੇ ਹੋਰ ਜਿੰਨੀਆਂ ਜੜੀਆਂ ਬੂਟੀਆਂ ਜਦੋਂ ਕਿ ਉਹ ਬਾਂਸਾਂ ਦੇ ਖਹਿਣ ਕਰਕੇ ਉੱਥੇ ਅੱਗ ਲੱਗ ਜਾਂਦੀ, ਆਣ ਲਓ ਉਹਨੂੰ ਅੱਗ ਦਾ ਹੁੰਦਾ ਹੈ, ਜਦੋਂ ਅੱਗ ਲੱਗ ਜਾਂਦੀ ਹੈ ਫਿਰ ਉਹ ਧੂੰਆਂ ਜਿਹਾ ਨਿਕਲਦਾ ਹੈ, ਅਤੇ ਅੱਗ ਲੱਗਣ ਦੇ ਨਾਲ ਫਿਰ ਚੰਦਨ ਸੜਦਾ ਹੈ, ਖੁਸ਼ਬੂਦਾਰ ਬੂਟੀਆਂ ਨੂੰ ਅੱਗ ਲੱਗ ਜਾਂਦੀ, ਉਹ ਵੀ ਸੜਦੀਆਂ ਮੱਚਦੀਆਂ। ਹਾਂ, ਜਦੋਂ ਚੰਦਨ ਦੇ ਸਣ ਕਰਕੇ ਸੁਗੰਧੀ ਬੂਟੀਆਂ ਦੇ ਸਣ ਕਰਕੇ ਸੁਗੰਧੀ ਉੱਠਦੀ ਹੈ, ਮਹਿਕ ਉੱਠਦੀ ਹੈ ਧੂੰਏ ਸਹਿਤ, ਕਹਿੰਦੇ ਆ, ਕਹਿੰਦੇ ਤੂੰ ਧੂਪ ਧੂਪ ਹੋ ਰਹੀ ਹੈ। ਮਲ ਨਾਵੇਂ ਜਿਹੜਾ ਮਲਿਆਗਰ ਨਾਵੇਂ ਪਹਾੜ ਆਨ ਲਓ ਨਾ ਆਗਰ ਹੈ, ਮਲਿਆਨ ਆਨ ਲਓ ਜਾਂ ਮਲਿਆਨ ਲੋ ਤੱਕ ਤੱਕ ਦਾ ਰਸੰਦਾ ਵੀ ਮਲਿਆਗਰ ਪਹਾੜ ਤੱਕ ਜਿੰਨਾ ਵੀ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਉਹ ਅੱਗ ਲੱਗਣ ਕਰਕੇ ਧੂੰਆਂ ਨਿਕਲਦਾ, ਇਹ ਧੂਹ ਹੋ ਰਹੀ ਹੈ ਸੁਗੰਧੀ ਦਾ। ਜਿਹੜੇ ਪੌਣ ਦੇ ਬੁੱਲੇ ਆ ਰਹੇ ਹਨ ਹਵਾ ਕਰਕੇ, ਆ ਬਿਰਸ਼ਾਂ ਦੀਆਂ ਟੀਸੀਆਂ ਹਿਲਣੀਆਂ, ਇਹ ਕਹਿੰਦੇ ਇਹ ਚੌਰ ਹੋ ਰਿਹਾ, ਚੌਰ ਕਰ ਰਿਹਾ ਮਨ। ਸਗਲ ਬਨ ਰਾਏ ਫੂਲ ਅੰਤ ਜੋਤੀ, ਸਾਰਾ ਜਿਹੜਾ ਬਨ ਕੀ ਇਹ ਜੰਗਲ ਹੈ, ਇਹੀ ਰਾਏ ਜਿਹੜਾ ਪ੍ਰਕਾਸ਼ ਰੂਪ ਵਾਹਿਗੁਰੂ ਹੈ, ਉਹਨੂੰ ਕਹਿੰਦੇ ਇਹ ਸਾਰੇ ਫੁੱਲ ਅੰਤ ਕੀ ਫੁੱਲ ਭੇਟਾ ਹੋ ਰਹੇ ਹੋ, ਰਾਏ ਪ੍ਰਕਾਸ਼ ਰੂਪ ਜੋਤੀ ਸਰੂਪ ਦੇ ਤਾਈ ਕੈਸੀ ਆਰਤੀ ਹੋਏ। ਇਸ ਕਰਕੇ ਵੀ ਆ ਜਿਹੜੀ ਤੁਸੀਂ ਦੋ ਕੁ ਦੀਵੇ ਜੇ ਰੱਖ ਕੇ ਤੇ ਥਾਲ ਜਾ ਘੁਮਾ ਲਏ, ਭਲਾ ਵੀ ਐਸੇ ਮਹਾਨ ਪਰਮੇਸ਼ਰ ਦੀ ਕੈਸੀ ਆਰਤੀ ਹੋ ਸਕਦੀ ਹੈ। ਭਵ ਖੰਡਾ ਤੇਰੀ ਆਰਤੀ, ਇਹ ਸੰਸਾਰ ਦੇ ਦੁੱਖਾਂ ਨੂੰ ਟੋਟੇ ਟੋਟੇ ਕਰਨ ਵਾਲੇ ਪਰਮੇਸ਼ਰ, ਜਿਹੜੀ ਅਸੀਂ ਆਰਤੀ ਆ ਕਹੀ ਹੈ, ਉਸ ਰੂਪ ਵਿੱਚ ਤਾਂ ਤੇਰੀ ਆਰਤੀ ਇਹੀ ਹੈ। ਅਨਹਤਾ ਸ਼ਬਦ ਵਾ ਜੰਤ ਭੇਰੀ, ਇਸੇ ਤਰ੍ਹਾਂ ਇੱਕ ਰਸ ਜਿਹੜਾ ਸ਼ਬਦ ਹੋ ਰਿਹਾ ਹੈ, ਸਤਨਾਮ ਵਾਹਿਗੁਰੂ ਸੁਧੋ ਹੂੰ ਬੁੱਧੋ ਹੂੰ ਜਾਂ ਓਂਕਾਰ ਪ੍ਰਿਥਵੇਂ ਓਂਕਾਰ ਤਿਨ ਕਹਾ ਸੋ ਤਿਨ ਪੂਰ ਜਗਤ ਮੋਹ ਰਹਾ। ਇਸ ਵੇਲੇ ਪਰਮੇਸ਼ਰ ਨੇ ਸਭ ਤੋਂ ਪਹਿਲਾਂ ਓਂਕਾਰ ਕਿਹਾ, ਉਹ ਸ਼ਬਦ ਧੁਨੀ ਰੂਪ ਹੋ ਕੇ ਸਾਰੇ ਪਸਰ ਰਿਹਾ ਹੈ। ਤੋ ਇੱਕ ਰਸ ਜਿਹੜਾ ਸ਼ਬਦ ਹੈ, ਇਹੀ ਕਹਿੰਦੇ ਭਾਜਨ ਤੇ ਭੇਰੀ ਭੇਰੀਆਂ ਆਦਿਕ ਨਗਾਰੇ ਆਦਿਕ ਵੱਜ ਰਹੇ ਹਨ। ਰਹਾਓ ਸਹਿਸ ਤਵ ਨੈਣ ਨਨ ਨੈਣ ਹੈ ਤੋ ਹੇ ਕਉ। ਇਸ ਤਰ੍ਹਾਂ ਕਹਿੰਦੇ ਆਰਤੀ ਕਰਦੇ ਹੋਏ ਫਿਰ ਜਸ ਕਰਦੇ ਹਨ, ਉਹ ਕਹਿੰਦੇ ਸਹਿਸ ਤਵ ਨਮ, ਹੇ ਪਰਮੇਸ਼ਰ ਸਰਗੁਣ ਰੂਪ ਵਿੱਚ ਤੇਰੇ ਹਜ਼ਾਰਾਂ ਨੇਤਰ ਹਨ, ਨਨ ਨੈਣ ਹੈ ਤੋਹੇ ਜਿਸ ਵੇਲੇ ਤੂੰ ਨਿਰਗੁਣ ਸਰੂਪ ਵਿੱਚ ਹੁੰਦਾ, ਨਨਕੇ ਨਹੀਂ ਹੈ ਤੇਰਾ ਕੋਈ ਵੀ ਨੈਣ ਕੀ ਨੇਤਰ। ਸਹਸ ਮੂਰਤ ਨਨਾ ਏਕ ਤੋਹੀ, ਇਸੇ ਤਰ੍ਹਾਂ ਸਰਗੁਣ ਵਿੱਚ ਸਰੂਪ ਵਿੱਚ ਤੇਰੀਆਂ ਸਹਿਸ ਕੀ ਹਜ਼ਾਰਾਂ ਮੂਰਤਾਂ ਹਜ਼ਾਰਾਂ ਸ਼ਕਲਾਂ ਸੂਰਤਾਂ ਹਨ, ਤੇ ਨਿਰਗੁਣ ਸਰੂਪ ਦੇ ਵਿੱਚ ਇੱਕ ਵੀ ਤੋਹੀ ਤੋਹੀ ਕੀ ਤੇਰੀ ਇੱਕ ਵੀ ਸ਼ਕਲ ਨਹੀਂ, ਇੱਕ ਵੀ ਸੂਰਤ ਨਹੀਂ ਹੈ। ਸਹਿਸ ਪਾਦ ਬਿਮਲ ਨਾਨ ਏਕ ਪਾਦ ਗੰਧ, ਇਸੇ ਤਰ੍ਹਾਂ ਹੇ ਪਰਮੇਸ਼ਰ ਸਰਗੁਣ ਸਰੂਪ ਦੇ ਵਿੱਚ ਮਹਿਲ ਤੋਂ ਰਹਿ ਤੇਰੇ ਹਜ਼ਾਰਾਂ ਚਰਨ ਹੈ, ਨਿਰਗੁਣ ਸਰੂਪ ਦੇ ਵਿੱਚ ਤੇਰਾ ਇੱਕ ਵੀ ਪਦ ਨਹੀਂ, ਇੱਕ ਵੀ ਚਰਨ ਨਹੀਂ ਹੈਗਾ ਹੈ। ਗੰਧ ਬਿਨ ਸਹਿਸ ਤਾਵ ਗੰਧ ਇਹ ਚਲਤ ਮੋਹੀ, ਇਸ ਤਰ੍ਹਾਂ ਕਹਿੰਦੇ ਨਿਰਗੁਣ ਸਰੂਪ ਦੇ ਵਿੱਚ ਤੂੰ ਕਹਿੰਦੇ ਨੱਕ ਤੋਂ ਬਗੈਰ ਹੈ, ਤੇ ਸਰਗੁਣ ਸਰੂਪ ਵਿੱਚ ਤੇਰੇ ਹਨਾਰਾਂ ਨਾਸਾਂ ਹਨ। ਇਸ ਤਰ੍ਹਾਂ ਸੁਗੰਧੀ ਲੈਣ ਵਾਲੀ ਉਹ ਨਾਸਕੀ ਹੁੰਦੀ, ਨੱਕ ਹੁੰਦੀ ਹੈ ਨਿਰਗੁਣ ਸਰੂਪ ਦੇ ਵਿੱਚ, ਤੂੰ ਕਹਿੰਦੇ ਨੱਕ ਤੋਂ ਬਿਨਾਂ ਹੈ, ਅਤੇ ਸਰਗੁਣ ਸਰੂਪ ਦੇ ਵਿੱਚ ਤੇਰੇ ਹਨੇਰਾ ਨੱਕ ਹਨ। ਇਸ ਤਰ੍ਹਾਂ ਤੇਰੇ ਕੌਤਕਾਂ ਨੂੰ ਦੇਖ ਕੇ ਮੇਰੀ ਜਿਹੜੀ ਬੁੱਧੀ ਮਾਰਾ ਮੋਹਿਤ ਹੋ ਰਹੀ ਹੈ, ਲੱਟੂ ਹੋ ਰਹੀ ਹੈ। ਸਭ ਮਹਿ ਜੋਤ ਜੋਤ ਹੈ ਸੋ, ਮਹਾਰਾਜ ਕਹਿੰਦੇ ਉਹ ਪੰਡਿਓ ਜਿਹੜੀਆਂ ਖੜ ਜੋਤੀਆਂ ਆਦਿਕ ਜੋਤ ਹਨ, ਉਹ ਸਾਰੀਆਂ ਖੜ ਜੋਤੀਆਂ ਵਿੱਚ ਉਸੇ ਵਾਹਿਗੁਰੂ ਦੀ ਜੋਤ ਹੈ, ਉਸੇ ਦਾ ਪ੍ਰਕਾਸ਼ ਹੈ। ਤਿਸ ਕਾ ਚਾਨਣ ਸਭ ਮਹਿ ਚਾਨਣ, ਵਾਹਿਗੁਰੂ ਦੀ ਜੋਤ ਦੇ ਚਾਨਣ ਕਰਕੇ ਪ੍ਰਕਾਸ਼ ਕਰਕੇ ਸਾਰੀਆਂ ਖੜ ਜੋਤੀਆਂ ਵਿੱਚ ਚਾਨਣ ਹੋ ਰਿਹਾ, ਪ੍ਰਕਾਸ਼ ਹੋ ਰਿਹਾ ਹੈ। ਗੁਰਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਕਰਕੇ ਉਸ ਵਾਹਿਗੁਰੂ ਦੀ ਜਿਹੜੀ ਜੋਤ ਪ੍ਰਗਟ ਹੁੰਦੀ, ਵਾਹਿਗੁਰੂ ਦਾ ਜੋਤ ਕੇ ਪ੍ਰਕਾਸ਼ ਪ੍ਰਗਟ ਹੁੰਦਾ ਹੈ। ਜੋਤ ਇਸ ਭਾਵੈ ਸੋ ਆਰਤੀ ਹੋ, ਜਿਹੜਾ ਇਸ ਵਾਹਿਗੁਰੂ ਨੂੰ ਭਾ ਜਾਣਾ ਹੈ, ਜਾਂ ਵਾਹਿਗੁਰੂ ਨੂੰ ਜੋ ਕਰ ਰਿਹਾ ਉਹਨੂੰ ਚੰਗਾ ਲੱਗਣਾ, ਉਹੀ ਮੰਨਣਾ ਹੈ, ਇਹ ਆਰਤੀ ਦਾ ਹੁਣ ਆਰਤੀ ਹੋ ਰਹੀ ਹੈ ਸਹੀ ਰੂਪ ਵਿੱਚ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਵਾਹਿਗੁਰੂ ਦੇ ਜਿਹੜੇ ਚਰਨਾਂ ਕਮਲਾਂ ਦੀ ਮਕਰੰਦ ਕੀ ਹੈ, ਧੂੜੀ ਹੈ। ਮੇਰਾ ਜਿਹੜਾ ਮਨ ਹੈ ਭੋਰੇ ਵਾਂਗ ਕਹਿੰਦੇ ਲੋਭਤ ਕੀ ਲਵਾਏ ਮਾਨ ਹੋ ਰਿਹਾ ਹੈ। ਅਨਦਿਨੋ ਮੋਹ ਆਹੀ ਪਿਆਸਾ, ਰਾਤ ਮੈਨੂੰ ਉਸ ਵਾਹਿਗੁਰੂ ਦੇ ਚਰਨਾਂ ਦੀ ਕਹਿੰਦੇ ਇਸ ਤਰ੍ਹਾਂ ਪਿਆਸ ਹੈ ਤੇ ਤਾਂਗ ਹੈ। ਕਿਰਪਾ ਜਲ ਦੇਹ ਨਾਨਕ ਸਾਰਿੰਗ ਕਉ, ਪਰਮੇਸ਼ਰ ਮੈਂ ਸਾਰੰਗ ਕੀ ਪਪੀਹੀ ਨੂੰ ਆਪਣੀ ਕਿਰਪਾ ਰੂਪੀ ਜਲ ਬਖਸ਼ ਜੀ। ਹੋਏ ਜਾਤੇ ਤੇਰਾ ਨਾਮ ਵਾਸਾ, ਇਸ ਕਰਕੇ ਮਹਾਰਾਜ ਤੇਰੇ ਨਾਮ ਦੇ ਵਿੱਚ ਨਿਵਾਸ ਹੋਵੇ, ਵਾਸਾ ਹੋ ਜਾਵੇ। ਦੋਹਰਾ ਇਸ ਪ੍ਰਕਾਰ ਕੀ ਆਰਤੀ, ਇਸ ਤਰ੍ਹਾਂ ਦੀ ਜਿਹੜੀ ਆਰਤੀ ਹੈ, ਨਿਤ ਉਤਾਰ ਕਰਤਾਰ, ਕਰਤਾਰ ਦੀ ਉਤਾਰੀ ਜਾਂਦੀ ਹੈ, ਕੀਤੀ ਜਾਂਦੀ ਹੈ ਪੰਡਿਓ। ਮਨ ਕੋ ਰੋਕ ਜੋ ਕਰਤ ਫਿਰੋ, ਮਹਾਰਾਜ ਕਹਿੰਦੇ ਜਿਹੜੇ ਮਨ ਨੂੰ ਰੋਕ ਕੇ ਇਉਂ ਆਰਤੀ ਕਰਦੇ ਹੈ ਨਾ ਹਮੇਸ਼ਾ, ਫਿਰ ਨਾ ਪਾਏ ਸੰਸਾਰ, ਉਹ ਸੰਸਾਰ ਦੇ ਵਿੱਚ ਮੁੜ ਕੇ ਕਹਿੰਦੇ ਜਨਮ ਮਰਨ ਨਹੀਂ ਪਾਉਂਦੇ, ਸੰਸਾਰ ਦੇ ਵਿੱਚ ਮੁੜ ਕੇ ਫਿਰ ਫੇਰਾ ਨਹੀਂ ਪਾਉਂਦੇ, ਚੱਕਰ ਨਹੀਂ ਲਾਉਂਦੇ। ਚੌਪਈ ਸੁਣ ਕਰ ਪੰਡੇ ਬੰਧਨ ਕਰਹੀ, ਸੁਣ ਕੇ ਜਿੰਨੇ ਕਹਿੰਦੇ ਆਰਤੀ ਕਰਨ ਆਏ ਨਾ ਪਿੰਡੇ ਪੰਡੇ, ਮਹਾਰਾਜ ਦੇ ਅੱਗੇ ਮੱਥੇ ਟੇਕਣ ਲੱਗ ਪਏ। ਮਹਾਂਪੁਰਖ ਇਹ ਬਚਨ ਉਚਰਹੀ, ਪੋਇਚੀ ਇੱਕ ਦੂਸਰੇ ਨੂੰ ਕਹਿੰਦੇ ਆ ਵੀ ਇਹ ਜਿਹੜੇ ਗੁਰੂ ਨਾਨਕ ਇਹ ਤਾਂ ਬੜੇ ਮਹਾਨ ਪੁਰਖ ਹੈ। ਅਹ ਸਤ ਸਭ ਇਨਕੋ ਕਹਿਣੋ, ਇਹਨਾਂ ਨੇ ਜੋ ਕਿਹਾ ਸ਼ਬਦ ਰਾਹੀਂ ਕਿਹਾ, ਬਿਲਕੁਲ ਕਹਿੰਦੇ ਸਾਰਾ ਸੱਤ ਹੈ, ਸੋਲਾਂ ਨੇ ਸੱਚ ਹੈ। ਮਨ ਇਸ ਥਿਤ ਇੱਕ ਛਿੰਨ ਨਹਿ ਰਹਿਣੋ, ਵੀ ਠੀਕ ਹੈ, ਆਰਤੀ ਜ਼ਰੂਰ ਕਰਦੇ ਹਾਂ, ਆਰਤੀ ਕਰਦੇ ਹਾਂ, ਸਾਡਾ ਮਨ ਤਾਂ ਇੱਕ ਛਿੰਨ ਵੀ ਕਹਿੰਦੇ ਟਿਕਿਆ ਨਹੀਂ ਰਹਿੰਦਾ, ਇੱਧਰ ਉੱਧਰ ਭਟਕਦਾ ਹੈ। ਦੋਏ ਦਿਵਸ ਤਹਿ ਰਾਖਿਓ ਡੇਰਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੋ ਕੁ ਦਿਨ ਤੱਕ ਇੱਥੇ ਆਪਣਾ ਡੇਰਾ ਲਾਈ ਰੱਖਿਆ, ਮੰਗੂ ਮੱਠ ਨੂੰ ਕਹਿੰਦੇ ਅਸਥਾਨ ਨੂੰ। ਇਸ ਤਰ੍ਹਾਂ ਸਾਹਮਣੇ ਹੀ ਛੋਟਾ ਜਿਹਾ ਅਸਥਾਨ ਬਣਿਆ ਹੋਇਆ ਹੈ। ਬਹਰੋ ਗਮਨੇ ਹੋਤ ਸਵੇਰਾ, ਹਾਂ ਫੇਰ ਜਦੋਂ ਸਵੇਰਾ ਹੋਇਆ ਮਹਾਰਾਜ ਚੱਲ ਪਏ। ਅਸਲ ਵਿੱਚ ਅਗਲੀ ਜਿਹੜੀ ਸਾਖੀ ਹੈ ਇਹ ਵੀ ਇੱਥੋਂ ਦੀ ਹੈ, ਬਾਰ ਬਾਰ ਮਹਾਰਾਜ ਜਾ ਬੈਠੇ ਸਨ ਜਿੱਥੇ ਉਹ ਬੋਲੀ ਸਾਹਿਬ ਅਸਥਾਨ ਬਣਿਆ ਹੋਇਆ, ਇੱਥੇ ਮਹਾਰਾਜ ਜਾ ਬੈਠੇ ਸਨ ਬਾਹਰ ਬਾਹਰ। ਕਿਤਕ ਦੂਰ ਗਏ ਸਾਗਰ ਤੀਰਾ, ਕੁਝ ਕਹਿੰਦੇ ਦੂਰ ਜਿੱਥੇ ਸਮੁੰਦਰ ਦਾ ਕਿਨਾਰਾ ਉੱਥੇ ਚਲੇ ਗਏ ਸਨ। ਅਤ ਤਰੰਗ ਕੋ ਉਛਰਤ ਨੀਰਾ, ਕਹਿੰਦੇ ਸਮੁੰਦਰ ਦਾ ਜਿਹੜਾ ਪਾਣੀ ਉਹਦੇ ਤਰੰਗ ਬੜੇ ਤਾਂ ਨੂੰ ਉਛਲੇ, ਬੜੀਆਂ ਛੱਲਾਂ ਤਾਂ ਨੂੰ ਉੱਠ ਰਹੀਆਂ ਹਨ। ਪੁਨ ਤੱਟ ਬੈਠੇ ਕਿਰਪਾ ਨਿਧਾਨਾ, ਗੁਰੂ ਮਹਾਰਾਜ ਕਹਿੰਦੇ ਉਹ ਸਮੁੰਦਰ ਦੇ ਕਿਨਾਰੇ ਜੇ ਹੋ ਕੇ ਬੈਠ ਗਏ ਹਨ। ਗਾਵਨ ਲੱਗਾ ਸ਼ਬਦ ਮਰਦਾਨਾ, ਮਰਦਾਨਾ ਉੱਥੇ ਬੈਠ ਕੇ ਕਿਨਾਰੇ ਤੇ ਰਵਾਬ ਲੈ ਕੇ ਸ਼ਬਦ ਗਾਉਣ ਲੱਗ ਪਿਆ। ਉੱਚੀ ਸੁਰਸੋਂ ਬਹੁ ਉਰ ਹਰ ਖਾਇਓ, ਉੱਚੀ ਸੁਰਸੋਂ ਉਰ ਹਰ ਖਾਇਓ, ਬਹੁਤ ਉੱਚੀ ਆਵਾਜ਼ ਨਾਲ ਕਹਿੰਦੇ ਗਾ ਰਿਹਾ, ਬੜੇ ਹਿਰਦੇ ਵਿੱਚ ਖੁਸ਼ ਹੋਇਆ ਹੋਇਆ। ਅਦਕ ਮਨੋਗ ਰਬਾਬ ਵਜਾਇਓ, ਅਦਕ ਮਨੋਜ ਰਬਾਬ ਵਜਾਇਓ, ਇਸ ਤਰ੍ਹਾਂ ਮਨੋਜ ਦੇ ਥਾਂ ਮਨੋਗ ਪਾਠ ਵੀ ਹੈਗਾ। ਮਨੋਗ ਦਾ ਅਰਥ ਵੀ ਸੁੰਦਰ ਹੁੰਦਾ ਹੈ, ਮਨੋਜ ਦਾ ਅਰਥ ਵੀ ਸੁੰਦਰ ਹੀ ਹੁੰਦਾ ਹੈ। ਬਹੁਤ ਹੀ ਮਨੋਜ ਮਨੋਗ ਕੀ ਸੁੰਦਰ ਰਬਾਬ ਵਜਾਇਆ, ਸੋਹਣੇ ਢੰਗ ਨਾਲ ਰਬਾਬ ਵਜਾਇਆ, ਹਿਰਦੇ ਵਿੱਚ ਖੁਸ਼ ਹੋ ਕੇ ਉੱਚੀ ਉੱਚੀ ਆਵਾਜ਼ ਨਾਲ ਸ਼ਬਦ ਗਾਇਆ ਹੈ। ਦੋਹਰਾ ਇੱਕ ਮ੍ਰਿਤਕ ਮਾਨਵ ਪਰਾ, ਕਹਿੰਦੇ ਉੱਥੇ ਥੋੜਾ ਜਿਹਾ ਦੂਰ ਮਰਿਆ ਹੋਇਆ ਮਨੁੱਖ ਪਿਆ ਹੈ। ਬ੍ਰਿਕ ਖਾਨ ਤੇ ਆਏ, ਕਹਿੰਦੇ ਜੰਗਲ ਵਿੱਚੋਂ ਇੱਕ ਬਘਿਆੜ ਜਿਹਾ ਖਾਣ ਵਾਸਤੇ ਉਹ ਮਰੇ ਮਰਦੇ ਨੂੰ ਆਇਆ ਹੈ। ਅਦਕ ਛੁਦਾ ਜਿਹ ਕੋ ਲੱਗੀ, ਬਘਿਆੜ ਨੂੰ ਕਹਿੰਦੇ ਬਹੁਤ ਤਕੜੀ ਭੁੱਖ ਲੱਗੀ ਹੋਈ, ਚੂਮਿਓ ਮਸਤ ਇੱਕ ਜਾਏ। ਇਹਨਾਂ ਵਿਗਿਆਨ ਨੇ ਮਰੇ ਹੋਏ ਮਨੁੱਖ ਦਾ ਕਹਿੰਦੇ ਮੱਥਾ ਜਾ ਜਾ ਕੇ ਚੁੰਮਾ ਮੱਥਾ ਜਾ ਸੁੰਘਿਆ ਹੈ। ਚੌਪਈ ਨਹਿ ਖਾਇਓ ਹਟ ਕਰ ਸੋ ਗਇਓ। ਕਹਿੰਦੇ ਉਹ ਵਿਗਿਆਨ ਭੁੱਖੇ ਨੇ, ਉਹ ਮੁਰਦਾ ਜਾ ਮੁੱਖ ਖਾਧਾ ਨਹੀਂ ਹੈ, ਮੁੜ ਕੇ ਵਾਪਸ ਚਲਿਆ ਗਿਆ। ਦੂਰ ਜਾਏ ਪੁਨ ਆਵਤ ਪਇਓ। ਦੂਰ ਜਾ ਕੇ ਕਹਿੰਦੇ ਫਿਰ ਵਾਪਸ ਆ ਗਿਆ ਹੈ। ਪਗ ਕਰ ਉਰ ਸੂੰਗਾ ਤੇ ਸਾਰਾ। ਵਿਗਿਆਨ ਨੇ ਕਹਿੰਦੇ ਪੈਰ ਜੇ ਸੰਘੇ ਹੈ, ਹੱਥ ਜੇ ਸੰਘੇ ਹਨ, ਹਿਰਦਾ ਜਾ ਉਹਦੀ ਛਾਤੀ ਜੀ ਸੰਘੀ ਹੈ। ਬਿਨ ਖਾਏਗਾ ਬਨ ਹੈ ਮਜਾਰਾ। ਫਿਰ ਵੀ ਕਹਿੰਦੇ ਉਮਰੇ ਮਨੋ ਖਾਧੇ ਤੋਂ ਬਗੈਰ ਵਿਚਾਰਾ ਭੁੱਖਾ ਤੈ ਵਾਪਸੀ ਮੁੜ ਗਿਆ ਹੈ। ਸ੍ਰੀ ਪ੍ਰਭ ਸੋ ਬੂਜਤ ਵਰਦਾਨਾ। ਵਰਦਾਨਾ ਇਹ ਸਾਰਾ ਕੁਛ ਦੇਖੀ ਜਾ ਰਿਹਾ ਸੀ ਤੇ ਮਹਾਰਾਜ ਨੂੰ ਪੁੱਛਣ ਲੱਗ ਪਿਆ ਹੈ। ਮ੍ਰਿਤਕ ਕੋ ਬ੍ਰਿਕ ਕੀ ਨਾ ਕੀਨ ਨ ਖਾਨਾ। ਮਹਾਰਾਜ ਦੇਖੋ ਆ ਜੰਗਲ ਵਿੱਚੋਂ ਵਿਗਿਆੜ ਆਇਆ ਸੀ, ਸਾਹਮਣੇ ਮਨੁੱਖ ਦਾ ਮੁਰਦਾ ਜਦ ਸਰੀਰ ਪਿਆ, ਇਹ ਵਿਗਿਆਨ ਇਹਨੂੰ ਖਾਣਾ ਨੀ ਕੀਤਾ। ਸੁੰਗ ਹਟਿਓ ਕਿਉਂ ਕਹੀਏ ਸਵਾਮੀ। ਰਾਜੇ ਮਰੇ ਮੁਰਦੇ ਜੇ ਨੂੰ ਸੁੰਘ ਸੁੰਘ ਕੇ ਵਿਗਿਆੜ ਜਾ ਕਿਵੇਂ ਪਿੱਛੇ ਨੂੰ ਮੁੜ ਗਿਆ ਵਾਰ ਵਾਰ, ਮੈਨੂੰ ਕੁਝ ਦੱਸੀਏ ਜੀ। ਘੱਟ ਘੱਟ ਕੇ ਤੁਮ ਅੰਤਰ ਜਾਮੀ। ਹਾਂ ਮਹਾਰਾਜ, ਤੁਸੀਂ ਦਿਲਾਂ ਦਿਲਾਂ ਦੀਆਂ ਜਾਣਨ ਵਾਲੇ ਅੰਤਰ ਜਾਮੀ ਆ, ਤੁਹਾਨੂੰ ਪਤਾ ਹੈ ਵੀ ਵਿਗਿਆੜ ਕਿਉਂ ਮੁੜਿਆ ਤੇ ਉਹਨੇ ਕਿਉਂ ਨੀ ਖਾਧਾ, ਇਹ ਵੀ ਤੁਹਾਨੂੰ ਪਤਾ ਹੈ। ਸੁਣ ਮਰਦਾਨੇ ਸ਼ਬਦ ਜੋ ਗਾਇਓ। ਗੁਰੂ ਮਹਾਰਾਜ ਕਹਿਣ ਲੱਗੇ, ਲੈ ਵੀ ਮਰਦਾਨੇ ਜਿਹੜਾ ਤੂੰ ਬੜਾ ਖੁਸ਼ ਹੋ ਕੇ ਉੱਚੀ ਆ ਸ਼ਬਦ ਗਾਇਆ ਸੀ, ਜਾਂ ਤੇਰੇ ਦਾ ਸ਼ੁੱਧ ਹੋਇਆ ਆਇਓ। ਇਸ ਕਰਕੇ ਜਿਹੜਾ ਵਿਗਿਆੜ ਹੈ ਨਾ ਤੇਰੇ ਸ਼ਬਦ ਨੂੰ ਸੁਣ ਕੇ ਇਹਦਾ ਹਿਰਦਾ ਕਹਿੰਦੇ ਸ਼ੁੱਧ ਹੋ ਗਿਆ। ਪਾਪ ਪੁੰਨ ਕੋ ਭਇਓ ਵਿਚਾਰਾ। ਇਸ ਕਰਕੇ ਵਿਗਿਆੜ ਨੂੰ ਕਹਿੰਦੇ ਆ ਬਈ ਬਈ ਪਾਪ ਕੀ ਹੁੰਦਾ ਪੁੰਨ ਕੀ ਹੁੰਦਾ, ਇਹਦੀ ਕਹਿੰਦੇ ਵਿਚਾਰ ਅੰਦਰ ਉਰਿਆ ਹੀ ਹੈ। ਭਖ ਅਪਖ ਹੈ ਲਖਿਓ ਆਹਾਰਾ। ਇਸ ਵਿਗਿਆਨ ਨੇ ਕਹਿੰਦੇ ਤੇਰੇ ਸ਼ਬਦ ਕੀਰਤਨ ਦੇ ਰਾਹੀਂ ਇਹਨੂੰ ਕਹਿੰਦੇ ਸਭ ਕੁਛ ਸਮਝ ਆ ਗਈ ਹੈ ਵੀ ਖਾਣ ਯੋਗ ਕੀ ਹੈ, ਖਾਣ ਯੋਗ ਭੋਜਨ ਕਿਹੜਾ ਹੈ, ਇਸ ਨੇ ਜਾਣ ਲਿਆ ਹੈ। ਦੋਹਰਾ ਮ੍ਰਿਤਕ ਬੇਮੁਖ ਨਾਮ ਤੇ। ਇਹ ਵੀ ਮਰਦਾਨੇ ਵਿਗਿਆਨ ਨੇ ਇਸ ਕਰਕੇ ਮਰੇ ਮਨੁੱਖ ਨੂੰ ਨੀ ਖਾਧਾ ਵੀ ਇਹ ਜਿਹੜਾ ਮਰਿਆ ਮਨੁੱਖ ਪਿਆ ਹੈ ਇਹ ਨਾਮ ਤੋਂ ਸਾਰੀ ਜ਼ਿੰਦਗੀ ਬੇਮੁਖ ਰਿਹਾ, ਇਹਨੇ ਨਾਮ ਨੀ ਜਪਿਆ ਕਦੇ। ਨਹਿ ਕੀਨੋ ਸਤਸੰਗ। ਕਹਿੰਦੇ ਪੈਰਾਂ ਨਾਲ ਕਿਤੇ ਜਾ ਕੇ ਧਰਮਸ਼ਾਲਾ ਵੀ ਸਤਸੰਗਤੀ ਕੀਤੀ ਹੈ। ਆਖ ਨ ਦਰਸਿਓ ਸੰਤ ਕਬ। ਇਸ ਨੇ ਕਿਸੇ ਸਿਮਰਨ ਵਾਲੇ ਸੰਤ ਦੇ ਅੱਖਾਂ ਨਾਲ ਦਰਸ਼ਨ ਨਹੀਂ ਕੀਤੇ। ਹਿਰਦੈ ਨ ਹਰ ਕੋ ਰੰਗ। ਇਹ ਵਿੱਚ ਵੀ ਵਾਹਿਗੁਰੂ ਦਾ ਕਦੇ ਪ੍ਰੇਮ ਨੀ ਕਹਿੰਦੇ ਪੈਦਾ ਹੋਇਆ ਮਰੇ ਮਨੁੱਖ ਦੇ। ਚੌਪਈ ਹਸਤਨ ਸੋ ਕਬ ਟਹਿਲ ਨਾ ਕੀਨੀ। ਹੱਥਾਂ ਨਾਲੇ ਮਰੇ ਮਨੁੱਖ ਨੇ ਕਿਸੇ ਦੀ ਸਾਰ ਸੰਗਤ ਦੀ ਸੇਵਾ ਨੀ ਕੀਤੀ। ਹਰ ਜਸ ਧੁਨ ਸਰਵਨਨ ਨਹਿ ਦੀਨੀ। ਇਸੇ ਤਰ੍ਹਾਂ ਜਿਹੜਾ ਕੰਨ ਹੈ ਉਹਨੂੰ ਕਹਿੰਦੇ ਵਾਹਿਗੁਰੂ ਦੇ ਜਿਹੜਾ ਜਸ ਦੀ ਧੁਨੀ ਉਹਦੇ ਵਿੱਚ ਨਹੀਂ ਦਿੱਤੇ ਆ, ਕੰਨ ਸ਼ਬਦ ਵਿੱਚ ਨਹੀਂ ਲਾਏ, ਕੰਨਾਂ ਨਾਲ ਕੋਈ ਗੁਰਬਾਣੀ ਦਾ ਨਾਮ ਦਾ ਬਾਣੀ ਦਾ ਸ਼ਬਦ ਨਹੀਂ ਸੁਣਿਆ ਹੈ। ਜਾਣੇ ਸਭ ਅੰਗ ਅਪਵਿੱਤ। ਇਸ ਕਰਕੇ ਮਰਦਾਨਿਆ ਵਿਗਿਆਨ ਨੇ ਜਾਣ ਲਿਆ ਵੀ ਇਹ ਮਰੇ ਮਨੁੱਖ ਦੇ ਅੰਗ ਤਾਂ ਸਾਰੇ ਅਪਵਿੱਤ ਹੈ, ਗੰਦੇ। ਇਸ ਖਾਵਨ ਤੇ ਹੋਏ ਅਧੋਗਤ। ਇਹ ਵਿਗਿਆਨ ਨੇ ਜਾਣਿਆ ਵੀ ਇਹੋ ਜਿਹੇ ਬੇਮੁਖੋ ਮਨੁੱਖ ਦਾ ਜੇ ਮੈਂ ਮਾਸ ਖਾ ਲਿਆ ਤੇ ਮੇਰੀ ਤਾਂ ਅਧੋਗਤੀ ਹੋਈ, ਪਤਾ ਨੀ ਮੈਂ ਕਿਹੜੇ ਖੁੱਟੇ ਡਿੱਗਾਂਗਾ। ਜਾਂ ਤੇ ਤਜਿਓ ਸੁਣੋ ਮਰਦਾਨਾ। ਇਸ ਕਰਕੇ ਮਰਦਾਨੇ ਮੁਰਦੇ ਨੂੰ ਵਿਗਿਆਨ ਨੇ ਛੱਡ ਦਿੱਤਾ ਤੇ ਸੁਣ ਲੈ ਤੂੰ ਬਿਨਾਂ ਨਾਮ ਕਬ ਨਹਿ ਕਲਿਆਨਾ। ਆ ਮਨੁੱਖ ਭਾਵੇਂ ਕਿੱਡਾ ਮਹਾਨ ਬਣਿਆ ਫਿਰੇ, ਨਾਮ ਜਪੇ ਤੋਂ ਬਗੈਰ ਉਹਦੀ ਅਖੀਰ ਨੂੰ ਕਲਿਆਣ ਨਹੀਂ ਹੁੰਦੀ, ਉਹ ਮੁਕਤ ਨਹੀਂ ਹੁੰਦਾ। ਨਿਹਫਲ ਨਰ ਸਰੀਰ ਹੈ ਸੋਈ। ਇਹ ਮਰਦਾਨੇ ਮਨੁੱਖ ਸਰੀਰ ਦਾ ਪੁਰਸ਼ ਦਾ ਜਿਹੜਾ ਮਨੁੱਖਾ ਸਰੀਰ ਧਾਰਿਆ ਸਭ ਨਿਸ਼ਫਲ ਨਿਕੰਮਾ ਹੀ ਹੈ। ਜਿਨ ਕਬਹੂ ਸਤਸੰਗ ਨਾ ਜੋਈ। ਕਦੇ ਸਤਸੰਗਤ ਕੀਤੀ ਨੀ, ਸਤਸੰਗਤ ਦੇ ਦਰਸ਼ਨ ਹੀ ਨੀ ਕੀਤੇ ਜ਼ਿੰਦਗੀ ਵਿੱਚ, ਉਹ ਸਭ ਨਿਕੰਮੇ ਮਨੁੱਖ ਐਵੇਂ ਆਏ ਹਨ। ਨਾਮ ਜਪਨ ਨਰ ਜਗ ਮੈਂ ਆਇਓ। ਮਰਦਾਨੇ ਵੀ ਅਸਲ ਰੂਪ ਦੇ ਵਿੱਚ ਤਾਂ ਜਿਹੜਾ ਮਨੁੱਖ ਹੈ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਹੀ ਆਇਆ ਹੈ। ਭੁੱਲਿਓ ਤਾਂ ਹੈ ਵਿਸ਼ਾ ਲਪਟਾਇਓ, ਨਾਮ ਜਪਣਾ ਤਾਂ ਭੁੱਲ ਗਿਆ, ਵਿਸ਼ਿਆਂ ਵਿੱਚ ਕਹਿੰਦੇ ਲੰਪਟ ਹੋ ਗਿਆ ਹੈ। ਸੁਣ ਕੇ ਨਮੋ ਕੀਨ ਮਰਦਾਨੇ, ਮਹਾਰਾਜ ਦੇ ਐਸੇ ਬਚਨ ਸੁਣ ਕੇ ਮਰਦਾਨੇ ਨੇ ਸਤਿਗੁਰਾਂ ਨੂੰ ਮੱਥਾ ਟੇਕਿਆ। ਧੰਨ ਪ੍ਰਭੂ ਸੱਚ ਕਰਤ ਬਖਾਨੇ, ਇਹ ਸਤਿਗੁਰੂ ਆਪ ਧੰਨੋ ਬਿਲਕੁਲ ਸੱਚੋ ਸਾਚੀ ਕਹਿ ਰਹੇ। ਅਪਰ ਥਾਨ ਪੁਨ ਕੀਨ ਭਿਆਨਾ, ਇਸ ਤਰ੍ਹਾਂ ਕਹਿ ਕੇ ਕਿਸੇ ਹੋਰ ਥਾਨ ਵੱਲ ਨੂੰ ਜਾਣਾ ਕੀਤਾ। ਅਸਰੂਪ ਦੇ ਵਿੱਚ ਇਹ ਵੀ ਜਿਹੜਾ ਪ੍ਰਸੰਗ ਇੱਥੇ ਦਾ ਹੀ ਹੈ। ਆਵਾ ਕਾਨਨ ਅਧਕ ਭਿਆਨਾ, ਬੜਾ ਭਿਆਨਕ ਕਾਲ ਜਿਹੜਾ ਜੰਗਲ ਆ ਗਿਆ ਹੈ। ਤਹਾਂ ਜਾਏ ਬੈਠੇ ਗੁਣ ਖਾਨੀ, ਗੁਣਾਂ ਦੇ ਖਾਨ ਸਤਿਗੁਰੂ ਕਹਿੰਦੇ ਉੱਥੇ ਜੰਗਲ ਵਿੱਚ ਜਾ ਬੈਠੇ ਹਨ। ਜੋ ਹੋਈ ਤਿਉ ਸੁਣੋ ਕਹਾਣੀ, ਕਹਿੰਦੇ ਉੱਥੇ ਹੋਈ ਹੈ, ਕਹਿੰਦੇ ਉਹ ਕਥਾ ਸੁਣ ਲਵੋ। ਤੇ ਚਿੰਨ ਉੱਠੀ ਵਿਸਾਲ ਅੰਧੇਰੀ, ਜੰਗਲ ਦੇ ਵਿੱਚ ਹੀ ਬੈਠਿਆਂ ਬੈਠਿਆਂ ਮਹਾਰਾਜ ਦੇ ਬੜੀ ਕਹਿੰਦੇ ਭਿਆਨਕ ਹਨੇਰੀ ਜੀ ਉੱਠ ਖੜੀ ਹੋਈ ਹੈ। ਪੈਦਾਇਕ ਆਰਣ ਰੰਗ ਗੇਰੀ, ਕਹਿੰਦੇ ਬੜੀ ਪੈਦਾਇਕ ਹਨੇਰੀ ਹੈ, ਜਿਵੇਂ ਗੇਰੂ ਦਾ ਲਾਲ ਰੰਗ ਹੁੰਦਾ ਨਾ, ਲਾਲ ਰੰਗ ਦੀ ਹਨੇਰੀ ਹੈ। ਅਧਕ ਪ੍ਰਭੰਜਨ ਜ਼ੋਰ ਲਗਾਵਾ, ਜਿਹੜੀ ਹਵਾ ਹੈ ਕਹਿੰਦੇ ਉਹਨੇ ਵਗਦਿਆਂ ਬੜਾ ਬਲ ਜਾ ਲਗਾਇਆ ਹੈ। ਕੰਕਰ ਧੂਰ ਉੱਡੀ ਨਭ ਛਾਵਾ, ਕੰਕਰਾਂ ਉੱਡੀਆਂ, ਮਿੱਟੀ ਉੱਡੀ ਹੈ ਤੇ ਆਕਾਸ਼ ਨੂੰ ਢੱਕ ਲਿਆ ਹਨੇਰੀ ਨੇ ਧੂੜ ਨੇ। ਦੋਹਰਾ ਬਿਰਖ ਬਿਰਖ ਚੱਲੇ ਜਿਹ ਉਹ ਸੰਗ ਉੱਡ, ਹਨੇਰੀ ਦੇ ਨਾਲ ਕਹਿੰਦੇ ਜਿੰਨੇ ਦਰਖਤ ਜੇ ਪੁੱਟ ਕੇ ਕਹਿੰਦੇ ਉੱਡ ਚੱਲੇ ਨੇ। ਹੋਇਓ ਤਿਮਰ ਗੁਬਾਰ, ਮਿੱਟੀ ਕੱਟੇ ਕਰਕੇ ਬੜਾ ਘੁੱਪ ਹਨੇਰਾ ਜਾ ਹੋ ਗਿਆ ਹਰ ਪਾਸੇ। ਹੱਥ ਪਸਾਰ ਨ ਸੂਜੇ, ਕਹਿੰਦੇ ਜੇ ਹੱਥ ਵੀ ਫੈਲਾਈਏ ਹੱਥ ਵੀ ਨੀ ਦਿਸਦਾ ਹੈ। ਦੁੱਖ ਬਹੁ ਦੇਵਨ ਹਾਰ, ਇਹੋ ਜਿਹੀ ਤਿੱਖੀ ਹਨੇਰੀ ਹੈ, ਘੁੱਪ ਹਨੇਰੇ ਵਾਲੀ, ਬੜਾ ਦੁੱਖ ਦੇਣ ਵਾਲੀ। ਚੌਪਈ ਜਬ ਮਰਦਾਨੇ ਤੇਹ ਦਿਸ਼ ਦੇਖਾ, ਮਰਦਾਨੇ ਨੇ ਕਹਿੰਦੇ ਉਹ ਭਿਆਨਕ ਹਨੇਰੀ ਜੀ ਤਰਫ ਵੇਖਿਆ ਹੈ। ਹਿਰਦੈ ਮਦ ਭੈ ਕੀਨ ਵਿਸੇਖਾ, ਹਿਰਦੇ ਵਿੱਚ ਬੜਾ ਭਾਰੀ ਕਹਿੰਦੇ ਬਹੁਤਾ ਭੈ ਡਰ ਜਾ ਕੀਤਾ ਹੈ। ਆਨਨ ਪਰ ਅੰਬਰ ਕੋ ਪਾਇਓ, ਬਹੁਤ ਤਿੱਖੀ ਹਨੇਰੀ ਤੋਂ ਡਰਦਿਆਂ ਭੈ ਜਾ ਕਰਕੇ ਮੂੰਹ ਉੱਪਰ ਮਰਦਾਨੇ ਨੇ ਕੱਪੜਾ ਜਾ ਪਾ ਲਿਆ। ਪੌਡਿਓ ਭੂਮ ਵਿਖੈ ਅਕੁਲਾਇਓ, ਵਿਆਕਲ ਜਾ ਹੋਇਆ ਹੋਇਆ ਧਰਤੀ ਤੇ ਲੇਟ ਲੇਟ ਗਿਆ, ਕਿਤੇ ਦਰਖਤ ਘੁੰਮੇ ਨਾ ਉੱਡ ਜਾ। ਸ੍ਰੀ ਨਾਨਕ ਸੋ ਬਚਨ ਉਚਾਰੇ, ਇਸ ਤਰ੍ਹਾਂ ਧਰਤੀ ਤੇ ਪਿਆ ਮੂੰਹ ਜਾ ਟੱਕ ਕੇ ਮਹਾਰਾਜ ਨੂੰ ਬਚਨ ਕਹਿਣ ਲੱਗਿਆ। ਬੜ ਉਦਿਆਨ ਆਨ ਕੈ ਮਾਰੇ, ਗੁਰੂ ਨਾਨਕ ਸਾਹਿਬ ਚੰਗੇ ਭਲੇ ਸ਼ਹਿਰ ਵਿੱਚ ਬੈਠੇ ਸੀ, ਲਿਆ ਕਹਿੰਦੇ ਭਿਆਨਕ ਜੰਗਲ ਵਿੱਚ ਤੁਸੀਂ ਮਾਰਿਆ। ਗੋਰ ਕਫਨ ਤੇ ਭੀ ਹੋ ਰਹਾ, ਇੱਥੇ ਜਦੋਂ ਮੈਂ ਮਰ ਗਿਆ ਨਾ ਮਾਂ, ਮੇਰੇ ਕਫਨ ਕਿਸੇ ਨੇ ਨਾ ਪਾਉਣਾ, ਨਾ ਕਹਿੰਦੇ ਕਬਰ ਪਟ ਕੇ ਮੈਨੂੰ ਕਹਿੰਦੇ ਵਿੱਚ ਨੱਪਣਾ ਹੈ। ਇਹਾਂ ਆਨ ਬਹੁਤੋ ਦੁੱਖ ਲਹਾ, ਇੱਥੇ ਆ ਕੇ ਮੈਂ ਬੜਾ ਭਾਰੀ ਦੁੱਖ ਹੀ ਲਿਆ, ਕਹਿੰਦੇ ਕੰਬੋਤੇ ਹੀ ਮਰੂੰਗਾ। ਬਿਗਸਤ ਸ੍ਰੀ ਮੁਖ ਧੀਰਜ ਦੀਨਾ, ਮਹਾਰਾਜ ਸੁਣ ਕੇ ਖਿੜਖਿੜਾ ਕੇ ਹੱਸੇ ਹਨ ਤੇ ਬਚਨ ਕਹਿ ਕੇ ਮਰਦਾਨੇ ਨੂੰ ਧੀਰਜ ਦਿੱਤਾ। ਕਿਉਂ ਮਰਦਾਨੇ ਤੈਂ ਭੈ ਕੀਨਾ, ਮਰਦਾਨੇ ਹਨੇਰੀ ਜੀ ਆਈ ਦੇਖ ਕੇ ਕਿਉਂ ਐਵੇਂ ਤੂੰ ਡਰ ਭੈ ਧਾਰਨ ਕੀਤਾ ਹੈ। ਨਹੀਂ ਸਮੀਪ ਆਏ ਕੱਚ ਤੇਰੇ, ਮਰਦਾਨਿਆ ਭਾਵੇਂ ਜਿੱਦਣ ਮਰਜ਼ੀ ਹਨੇਰੀ ਭਰੀ ਜਾਏ ਤੇਰੇ ਨੀ ਕੋਈ ਨੇੜੇ ਆਉਣਾ ਹੈ। ਕਿਉਂ ਤੂੰ ਭਇਓ ਅਧੀਰ ਕਨੇਰੇ, ਐਵੇਂ ਕਹਿੰਦੇ ਤੂੰ ਆਪਣੀ ਧੀਰੇ ਤੋਂ ਬਿਨਾਂ ਬਹੁਤਾ ਕਿਵੇਂ ਹੋ ਗਿਆ ਹੈ। ਸੁਣੋ ਪ੍ਰਭੂ ਮੁਝ ਕੰਪ ਕਨੇਰਾ, ਫਿਰ ਕਹਿੰਦਾ ਪਰਮੇਸ਼ਰ ਸਤਿਗੁਰੂ ਸੁਣੋ ਮੈਨੂੰ ਤਾਂ ਬੜਾ ਕੰਬਾ ਲੱਗ ਰਿਹਾ ਹੈ। ਐਸਾ ਸੀਤ ਨਾ ਮੈਂ ਕਬ ਹੇਰਾ, ਚਖੜਾ ਹਨੇਰੀ ਜੀ ਚੰਗਲਣ ਕਰਕੇ ਐਸਾ ਕੰਬਾ ਜਿਹਾ ਲੱਗਿਆ, ਇਹੋ ਜਿਹਾ ਪਾਲਾ ਤਾਂ ਮੈਂ ਕਿਤੇ ਜ਼ਿੰਦਗੀ ਵਿੱਚ ਦੇਖਿਆ ਹੀ ਨਹੀਂ ਹੈ। ਜੀਵ ਲੈਣ ਇਹ ਆਏ ਅੰਧੇਰੀ, ਮੈਨੂੰ ਤਾਂ ਦੀਦਾ ਵੀ ਹਨੇਰੀ ਕਾਹਦੀ ਆਈ, ਮੇਰੀ ਜਾਨ ਲੈਣ ਆ ਗਈ ਹੈ ਜੇ। ਭਈ ਆਰਬਲ ਪੂਰਨ ਮੇਰੀ, ਮੇਰੀ ਜਿਹੜੀ ਜ਼ਿੰਦਗੀ ਹੈ ਬਸ ਇੱਥੇ ਜੰਗਲ ਵਿੱਚ ਹੀ ਪੂਰੀ ਹੋ ਗਈ ਹੈ, ਹਨੇਰੀ ਨੇ ਮੇਰੀ ਜਾਨ ਲੈ ਲੈਣੀ। ਪੁਨ ਸੋ ਦੈਤ ਦੇਹ ਧਰ ਆਵਾ, ਕਿਉਂ ਜਦੋਂ ਮਰਦਾਨਾ ਕਹਿ ਰਿਹਾ ਸੀ ਫਿਰ ਉਹ ਜਿਹੜਾ ਭਿਆਨਕ ਦੈਤ ਜਿਹਾ ਕਹਿੰਦੇ ਸਰੀਰ ਜਿਹਾ ਭਿਆਨਕ ਧਾਰ ਕੇ ਆਇਆ ਸਿਰ ਨਭ ਪੱਗ ਪਾ ਤਾਲ ਬਨਾਵਾ। ਜੀ ਦਾ ਸਹਿਰਾ ਕਹਿੰਦੇ ਆਕਾਸ਼ ਤੱਕ ਲੱਗਿਆ, ਪੈਰ ਕਹਿੰਦੇ ਪਤਾਲ ਤੱਕ ਲਿਸ ਰਹੇ। ਦੀਰਘ ਦਾਂਤ ਭਿਆਨਕ ਰੂਪਾ, ਵੱਡੇ ਵੱਡੇ ਦੰਦ ਹੈ, ਇਸ ਤਰ੍ਹਾਂ ਕਹਿੰਦੇ ਭਿਆਨਕ ਜਾ ਰੂਪ ਹੈ, ਕਰੂਪ ਹੈ। ਨਾਸਾ ਕਰਨ ਬੰਨੇ ਤਨ ਕੂਪਾ, ਜਿਹੜਾ ਨੱਕ ਹੈ ਤੇ ਕੰਨ ਜੇ ਕਹਿੰਦੇ ਖੁੱਡਾਂ ਜੀਆਂ, ਜਿਵੇਂ ਕਹਿੰਦੇ ਅੰਨਾ ਖੂਹ ਹੁੰਦਾ। ਮੁਖ ਉਘਾਰ ਮਰਦਾਨੇ ਦੇਖਾ, ਦੋ ਮਰਦਾਨੇ ਤੋਂ ਮਰਦਾਨੇ ਨੇ ਕੱਪੜਾ ਜਾ ਮੂੰਹ ਤੋਂ ਲਾ ਕੇ ਮਾੜਾ ਜਾ ਉਧਰ ਨੂੰ ਦੇਖਿਆ ਨਾ। ਭਯੋ ਹਿਰਦੇ ਭੈ ਭੀਤ ਵਿਸੇਖਾ, ਮਰਦਾਨਾ ਹਿਰਦੇ ਵਿੱਚ ਬੜਾ ਭੈ ਕਰਕੇ ਭੀਤ ਹੋ ਗਿਆ, ਜੜ ਜਾ ਹੋ ਗਿਆ, ਬਹੁਤਾ ਡਰ ਗਿਆ। ਤੇਹੇ ਅੰਧੇਰੀ ਤੇ ਬਚ ਰਹੇ, ਫਿਰ ਕਹਿੰਦਾ ਮਾਰਾ ਉਹ ਜਿਹੜੀ ਭਿਆਨਕ ਹਨੇਰੀ ਜੀ ਆਉਂਦੀ ਸੀ ਉਹਦੇ ਤੋਂ ਚਲੋ ਮਾਰਾ ਬਚ ਰਹੇ ਆ ਜਾਉਂਦੇ ਜਾ। ਅਬ ਇਹ ਦੈਂਤ ਖਾਬ ਨੂੰ ਚਾਹੇ, ਕਹਿੰਦੇ ਭਿਆਨਕ ਦੈਂਤ ਆਉਂਦਾ ਹੈ, ਤੁਹਾਨੂੰ ਤਾਂ ਕੁਝ ਨੀ ਕਹਿਣਾ, ਮੈਨੂੰ ਤਾਂ ਖਾਣਾ ਚਾਹੇ, ਮੈਨੂੰ ਤਾਂ ਨਿਖਾਈ ਜਾਣਾ। ਗੁਰੂ ਭਨੈ ਇਹ ਹੈ ਕਿਛ ਨਾਹੀ, ਗੁਰੂ ਮਹਾਰਾਜ ਕਹਿੰਦੇ ਮਰਦਾਨੇ ਦੈਂਤ ਦੂਤ ਵੀ ਕੁਝ ਨੀ ਹੈਗਾ। ਨਿਕਟਨ ਆਵੇ ਜਾਏ ਪਰਾਹੀ, ਦੈਂਤ ਨੇ ਨੇੜੇ ਨੁੜੇ ਕੋਈ ਨੀ ਆਉਣਾ, ਇਹਨੇ ਵੀ ਪਰੇ ਚਲੇ ਜਾਣਾ। ਵਾਹਿਗੁਰੂ ਕਹਿ ਧੀਰਜ ਕਰੀਏ, ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹਿ ਤੇ ਵਾਹਿਗੁਰੂ ਵਾਹਿਗੁਰੂ ਕਹਿੰਦਾ ਧੀਰਜ ਧਾਰ, ਕਿਸੇ ਤਨਕੋ ਨਾ ਤਰਾਸ ਵਿਚਰੀਏ, ਆਈ ਜਾਏ ਕੋਈ ਹਨੇਰੀ ਆਏ ਜਾਏ ਕਿਸੇ ਤੋਂ ਥੋੜਾ ਮਾਤਰ ਵੀ ਭੈ ਡਰ ਨਾ ਧਾਰੀਏ ਕਰੀਏ। ਕਲਯੁਗ ਅਗਨ ਵੇਖ ਤਨ ਧਾਰਾ, ਇੰਨੇ ਨੂੰ ਜਿਹੜਾ ਕਲਯੁਗ ਹੈ ਕਹਿੰਦੇ ਉਹਨੇ ਅੱਗ ਦਾ ਰੂਪ ਧਾਰਿਆ, ਅੱਗ ਦਾ ਭੇਖ ਧਾਰਿਆ, ਸਰੂਪ ਧਾਰਿਆ ਹੋਇਆ। ਧੂਮ ਉੱਡਿਓ ਬਹੁ ਤਰਫ ਅਪਾਰਾ, ਹਾਂਜੀ ਧੂਮ ਉੱਡਿਓ ਚੌਹ ਤਰਫ ਅਪਾਰਾ, ਇਸ ਕਰਕੇ ਕਹਿੰਦੇ ਚਾਰੇ ਤਰਫ ਹੀ ਬੜਾ ਧੂਆਂ ਹੀ ਧੂਆਂ ਉੱਡਿਆ ਹੈ। ਮੁੱਖ ਢੱਪ ਪੌਂਡ ਉੱਡਿਓ ਨਾ ਕਹਿ ਉੱਠਿਓ ਕਹਿ, ਹਰ ਪਾਸੇ ਕਹਿੰਦੇ ਚਾਰੇ ਤਰਫੀ ਧੂਆਂ ਹੀ ਧੂਆਂ ਉੱਠਿਆ ਹੈ। ਮੁੱਖ ਚੱਪ ਪੌਂਡ ਰਹਿਓ ਮਰਦਾਨਾ, ਮੁੱਖ ਢੱਪ ਪੌਂਡ ਰਹਿਓ ਮਰਦਾਨਾ, ਉਸ ਵੇਲੇ ਜਿਹੜਾ ਮਰਦਾਨਾ ਮੂੰਹ ਜਾ ਟਾਕੇ ਉੱਥੇ ਲੇਟ ਰਿਹਾ। ਅਚਰਜ ਦੇਖ ਅਧਿਕ ਭੈ ਮਾਨਾ, ਕਹਿੰਦੇ ਜਿਹੜਾ ਅੱਗ ਦਾ ਭੇਖ ਜਾ ਧਾਰਿਆ ਨਾ, ਬੜਾ ਭੈ ਜਾ ਮੰਨਿਆ ਇਸਨੇ। ਦੋਹਰਾ ਅਗਨ ਵੇਖ ਕੋ ਤਿਆਗ ਕੈ, ਇੱਧਰ ਜਿਹੜਾ ਕਲਯੁਗ ਹੈ ਉਹਨੇ ਅਗਨ ਦਾ ਜਿਹੜਾ ਸਰੂਪ ਜਾ ਤਾਰਿਆ ਨੂੰ ਛੱਡ ਕੇ, ਘਟਾ ਵੱਡੀ ਪੁੰਨ ਹੋਏ, ਕਹਿੰਦੇ ਬਹੁਤ ਕਹਿੰਦੇ ਕਾਲੀ ਘਟਾ ਬਣ ਗਿਆ ਉਹ। ਕਰਤ ਪਰਖ ਨਾ ਗੁਰੂ ਕੀ, ਗੁਰੂ ਨਾਨਕ ਸਾਹਿਬ ਦੀ ਪ੍ਰੀਖਿਆ ਕਰ ਰਿਹਾ। ਕਲਯੁਗ ਆਵਤ ਸੋਏ, ਜਿਹੜਾ ਕਲਯੁਗ ਆਉਂਦਾ ਹੋਇਆ, ਚੌਪਈ ਭੀ ਕਾਲੀ ਘੱਟ ਨਿਸ਼ਾ ਸਮਾਨਾ, ਫਿਰ ਜਿਹੜੀ ਕਾਲੀ ਘੱਟ ਹੈ ਨਾ ਬੱਦਲਾਂ ਦੀ, ਕਹਿੰਦੇ ਜਿਵੇਂ ਹਨੇਰੀ ਰਾਤ ਹੁੰਦੀ ਉਹਦੇ ਸਮਾਨ ਹੋ ਗਈ। ਦਾਮਨ ਚਮਕਤ ਮਨ ਹੋ ਕਿਰਪਾਨਾ, ਜਿਹੜੀ ਬਿਜਲੀ ਚਮਕਰੀ ਹੈ ਮਨੋ ਕਿਰਪਾਨ ਹੀ ਚਮਕਰੀ ਇਹਦੇ ਹੱਥ ਵਿੱਚ। ਕਰਕਾ ਸੋ ਬਰਖਾਏ ਵਿਸਾਲਾ, ਇਸਨੇ ਕਹਿੰਦੇ ਬੜੀ ਗੜਿਆਂ ਦੀ ਜਿਹੜੀ ਬਾਰਿਸ਼ ਜੀ ਕਰਵਾਈ। ਪਾਹਨ ਸਮ ਭਾਰੀ ਤੇ ਕਾਲਾ, ਗਾਲੇ ਹੈ ਕਹਿੰਦੇ ਪੱਥਰ ਦੇ ਸਮਾਨ ਤਕੜੇ ਭਾਰੇ ਪਾਰੇ ਉਸ ਸਮੇਂ ਡਿੱਗ ਰਹੇ। ਧਰ ਧੀਰਜ ਗੁਰ ਤਹਾ ਸੁਹਾਏ, ਗੁਰੂ ਮਹਾਰਾਜ ਉੱਥੇ ਜੰਗਲ ਵਿੱਚ ਤੀਰ ਧਾਰ ਕੇ ਉਸੇ ਤਰ੍ਹਾਂ ਹੀ ਸੋਭਨੀਕ। ਨਿਕਟ ਕਛੂ ਸੋਹਣਾ ਨਹਿ ਪਾਏ, ਮਹਾਰਾਜ ਜਿੱਥੇ ਬੈਠਿਆ ਨੇੜੇ ਤੇੜੇ ਕੋਈ ਸੋਹਣਾ ਨੀ ਪਾਇਆ, ਨੇੜੇ ਕੁਛ ਆਇਆ ਹੀ ਨਹੀਂ। ਤਬ ਕਲਯੁਗ ਨੈ ਨਿਸਚੈ ਜਾਨੀ, ਜਿਹੜਾ ਕਲਯੁਗ ਉਹਨੇ ਕਹਿੰਦੇ ਨੇਚਾ ਯਕੀਨ ਕਰਕੇ ਜਾਣ ਲਿਆ ਹੈ। ਅਵਤਾਰ ਰੂਪ ਗੁਣ ਖਾਨੇ, ਗੁਣਾਂ ਦੇ ਖਾਨ ਗੁਰੂ ਨਾਨਕ ਸਾਹਿਬ ਤਾਂ ਪਰਮੇਸ਼ਰ ਦਾ ਅਵਤਾਰ ਹਨ। ਮਾਨੁਖ ਰੂਪ ਧਾਰ ਪੁੰਨ ਆਇਓ, ਉਦੋਂ ਬਾਅਦ ਕਹਿੰਦੇ ਜਿਹੜਾ ਕਲਯੁਗ ਹੈ ਮਨੁੱਖ ਦਾ ਸਰੂਪ ਜਾ ਧਾਰ ਕੇ ਆਇਆ। ਅਧਕ ਬਦਨ ਤੇ ਅਗਨ ਬਮਾਇਓ, ਆਪਣੇ ਮੂੰਹ ਤੋਂ ਬੜੀ ਅਗ ਦੀਆਂ ਲਾਟਾਂ ਜੀਆਂ ਕੱਢ ਰਿਹਾ ਹੈ। ਦੇਹ ਕੰਚਨੀ ਜਾਹੇ ਸਵਾਰੀ, ਦੇਹ ਦੀ ਜਿਹੜੀ ਜਿਵੇਂ ਕੱਚ ਦੀ ਹੁੰਦੀ ਹੈ ਜਾਂ ਸੋਨੇ ਦੀ ਹੁੰਦੀ, ਇਸ ਤਰ੍ਹਾਂ ਬਣਾਈ ਹੋਈ ਹੈ ਚਮਕਦੀ ਦਮਕਦੀ। ਇੱਕ ਹੱਥ ਮੈਂ ਜਿਹਵਾ ਧਾਰੀ, ਇੱਕ ਹੱਥ ਵਿੱਚ ਤਾਂ ਕਹਿੰਦੇ ਜੀਵ ਜੀ ਫੜੀ ਹੋਈ ਹੈ। ਕਹਿਓ ਲਿੰਗ ਕੋ ਦੂਸਰ ਹੱਥ, ਦੂਸਰੇ ਹੱਥ ਦੇ ਨਾਲ ਇਸ ਤਰ੍ਹਾਂ ਗੋਵਿੰਦ ਰਾਜਾ ਫੜਿਆ ਹੈ। ਆਵਾ ਸਨਮੁਖ ਜਹ ਜਗਨਾਥਾ, ਜੇ ਜਗੁਰੂ ਮਹਾਰਾਜ ਬੈਠੇ ਉਹਦੇ ਸਾਹਮਣੇ ਚੱਲ ਕੇ ਆਇਆ। ਬਿਗਸਤ ਮੁਖ ਤੇ ਕਹਿ ਸੁਖ ਰਾਸਾ, ਮੁਖੋਂ ਹੱਸਦੇ ਹੱਸਦੇ ਉਸ ਖਾਂ ਦੇ ਖਜ਼ਾਨਾ ਕਹਿਣ ਲੱਗੇ ਮਰਦਾਨੇ ਮਰਦਾਨੇ ਨੂੰ, ਮਰਦਾਨੇ ਉੱਠ ਦੇਖ ਤਮਾਸ਼ਾ, ਮਰਦਾਨੇ ਆ ਕਪੜਾ ਜਾ ਲਾ ਕੇ ਉੱਠ ਕੇ ਦੇਖ ਆ ਕੀ ਹੈ, ਸਾਵਧਾਨ ਹੋਇ ਧੀਰਜ ਧਰੀਏ, ਹਾਂ ਮਰਦਾਨੇ ਐਵੇਂ ਨਾ ਡਰਨ ਪਏ ਧਾਰੀਏ, ਹਾਂ ਧੀਰਜ ਧਾਰੀਏ, ਸਾਵਧਾਨ ਹੋ ਜਾਈਏ, ਸਤਰਕ ਹੋ ਜਾਈਏ, ਕਾਹੂ ਤਨਕ ਨਾ ਤ੍ਰਾਸ ਵਿਚਾਰੀਏ, ਕਿਸੇ ਦਾ ਕੋਈ ਭੋਰਾ ਮਾਤਰ ਡਰ ਪੈ ਨਾ ਵਿਚਾਰੀਏ, ਆਨ ਕਲੀ ਤਬ ਬੰਧਨ ਕਰਕੇ, ਜਦੋਂ ਮਰਦਾਨੇ ਨੂੰ ਕਹਿ ਰਹੇ ਸੀ ਉਸ ਵੇਲੇ ਜਿਹੜਾ ਕਲਯੁਗ ਉਹਨੇ ਆ ਕੇ ਸਤਿਗੁਰੂ ਦੇ ਦਰਸ਼ਨ ਕੀਤੇ, ਬੋਲਿਓ ਨਿਜ ਅਪਰਾਧ ਵਿਚਾਰ ਕੇ, ਆਪਣਾ ਗੁਨਾਹ ਜਾ ਵਿਚਾਰ ਕੇ ਫਿਰ ਹੱਥ ਜੋੜ ਕੇ ਬੋਲਿਆ, ਬਖਸ਼ੋ ਖਤਾ ਜਿਤੀ ਮੈਂ ਕੀਨੀ, ਮਹਾਰਾਜ ਜਿਹੜਾ ਮੈਂ ਆ ਕੇ ਭੁੱਲ ਗਲਤੀ ਕੀਤੀ ਹੈ ਸਾਰੀ ਮਾਫ਼ ਕਰ ਦੇ, ਰਾਵਰ ਕੀ ਮਹਿਮਾ ਨਹਿ ਜੀਨੀ, ਪਹਿਲਾਂ ਆਪ ਜੀ ਦੀ ਮੈਂ ਮਹਾਨ ਮਹਿਮਾ ਜਾਣੀ ਨਹੀਂ ਸੀ, ਅਬ ਇਸ ਸਮੇਂ ਮੋਰ ਸਿੱਖ ਦਾਰੀ, ਮਹਾਰਾਜ ਸਤਿਗੁਰੂ ਜੀ ਇਸ ਸਮੇਂ ਹੁਣ ਮੇਰੀ ਸਰਦਾਰੀ ਹੈ, ਠਾਣਦਾਰੀ ਹੈ, ਦੀਨੀ ਤੁਮ ਨਿਜ ਕਰੁਣਾ ਧਾਰੀ, ਜਿਹੜੀ ਸਰਦਾਰੀ ਹੈ ਤੁਸੀਂ ਕਿਰਪਾ ਕਰਕੇ ਮੈਨੂੰ ਦਿੱਤੀ ਹੋਈ ਹੈ, ਅਬ ਲੱਛਣ ਨਰ ਜੈਸੇ ਕਰਹੀ, ਇਹ ਸਤਿਗੁਰੂ ਜੀ ਹੁਣ ਜਿਹੋ ਜਿਹਾ ਮੇਰੇ ਰਾਜ ਕਰਕੇ ਲੋਕ ਭੈੜੇ ਲੱਛਣ ਕਰਦੇ ਕਰਤੂਤਾਂ ਕਰਦੇ ਹੈ, ਤੈਸੇ ਵੇਖ ਆਇਓ ਮੈਂ ਧਰਹੀ, ਉਹੋ ਜਿਹਾ ਭੇਖ ਮਾਰਾ ਮੈਂ ਸਰੀਰ ਤੇ ਧਾਰ ਕੇ ਆਇਆ ਤੁਹਾਨੂੰ ਦਿਖਾ ਰਿਹਾ, ਦੈਵ ਸੰਪਦਾ ਤਜ ਕਰ ਸਾਰੀ, ਇਹ ਜਿਹੜੇ ਲੋਕ ਹੈ ਨਾ ਇਹਨਾਂ ਨੇ ਜਿੰਨੇ ਚੰਗੇ ਗੁਣ ਹੈ ਉਹਨਾਂ ਨੂੰ ਸਾਰਿਆਂ ਨੂੰ ਛੱਡ ਦਿੱਤਾ ਹੈ, ਦੁਆ ਇੰਦਰੈ ਸਵਾਦਨ ਬਸਕਾਰੀ, ਹੁਣੇ ਜਿਹੜੇ ਲੋਕ ਨੇ ਦੋ ਜਿਹੜੇ ਇੰਦਰੇ ਜਵਾਨ ਦੇ ਤੇ ਸ਼ਿਸ਼ਨਿੰਦਰੇ ਦੇ ਕਹਿੰਦੇ ਬਸ ਸਵਾਦਾਂ ਵਿੱਚ ਬਸ ਹੋਏ ਪਏ, ਕਹਿ ਤੋ ਰਸਨਾ ਸਵਾਦ ਲਾਈ, ਜਾਂ ਤਾਂ ਕਹਿੰਦੇ ਜਵਾਨ ਇਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਸਵਾਦ ਦੀ ਭੋਜਨ ਉਹਨਾਂ ਵਿੱਚ ਲਾ ਸ਼ਰੀਰ ਦੀ ਖਾਈ ਤੁਰੇ ਜਾਂਦੇ, ਲਿੰਗ ਸਵਾਦ ਕੇ ਬਸ ਹੋਏ ਜਾਈ, ਜਾਂ ਕਹਿੰਦੇ ਜਿਹੜਾ ਕੋਈ ਇੰਦਰਾ ਇਹਦੇ ਬਸ ਕੰਮ ਹੀ ਬਣ ਕੇ ਇੱਧਰ ਬਸ ਇਹਦੇ ਬਸ ਹੈ ਇੱਧਰ ਬਸ ਬਲਾਤਕਾਰ ਕਰੀ ਜਾਂਦੇ, ਮਾਤ ਪਿਤਾ ਗੁਰ ਲੱਜਾ ਤਿਆਗੀ, ਇਹਨਾਂ ਨੇ ਕਹਿੰਦੇ ਲੋਕਾਂ ਨੇ ਵੀ ਮਾਂ ਕੀ ਹੁੰਦੀ, ਪਿਓ ਕੀ ਹੁੰਦਾ, ਗੁਰੂ ਕੀ ਹੁੰਦਾ, ਸਭ ਦੀ ਸ਼ਰਮ ਛੱਡੀ ਹੋਈ, ਇਨਕੇ ਬਸੀ ਹੋ ਹੈ ਅਨਸਾਰੀ, ਕਹਿੰਦੇ ਇਸ ਤਰ੍ਹਾਂ ਇਹਨਾਂ ਦੇ ਇਨਕੇ ਬਸੀ ਹੋ ਹੈ ਅਨਸਾਰੀ ਅਨੁਰਾਗੀ, ਇਹਨਾਂ ਦੇ ਕਹਿੰਦੇ ਬਸ ਹੋ ਗਏ ਆ, ਦੋਹਾਂ ਦੇ ਬਸ ਪ੍ਰੇਮੀ ਬਣ ਗਏ, ਜਾਂ ਖਾ ਪੀ ਲਿਆ ਜਾਂ ਵਿਸ਼ੇ ਭੋਗ ਲਏ, ਜਾਂ ਤੇ ਭੀ ਮਮ ਮਤ ਵਿਪਰੀਤ, ਇਸ ਕਰਕੇ ਮਾਰਾ ਮੈਂ ਵੀ ਇਹਨਾਂ ਦਾ ਮਾਲਕ ਹੈ, ਮੇਰੀ ਵੀ ਜਿਹੜੀ ਅਕਲ ਬੁੱਧ ਆ ਉੱਟੀ ਹੋ ਗਈ, ਮਤ ਮਾਰੀ ਗਈ, ਕੀ ਤੁਮ ਸੋ ਛਲ ਹੋਇ ਨਿਰਭੀਤਾ, ਨਾਲ ਵੀ ਮਾਰਾ ਦੇਖੋ ਤੁਸੀਂ ਰਾਜ ਭਾਗ ਦਿੱਤਾ, ਇਹਦੇ ਨਾਲ ਲੰਗਰ ਲਾ ਕੇ ਮੇਰੀ ਵੀ ਮਤ ਮਾਰੀ ਗਈ, ਇਸ ਕਰਕੇ ਤੁਹਾਡੇ ਨਾਲ ਵੀ ਮੈਂ ਛਲ ਫਰੀਅਰ ਕੀਤਾ, ਸ਼ਿਮਾ ਕਰਨ ਕੋ ਬਿਰਦ ਤੁਮਾਰਾ, ਇਹ ਗੁਰੂ ਨਾਨਕ ਸਾਹਿਬ ਤੁਸੀਂ ਪਰਮੇਸ਼ਰ ਰੂਪ ਹੋ, ਤੁਹਾਡਾ ਜਿਹੜਾ ਸੁਭਾਅ ਹੈ ਮਾਫ ਕਰਨ ਵਾਲਾ, ਪਰਮ ਪੁਰਖ ਹੋ ਮਹਾ ਉਦਾਰਾ, ਤੁਸੀਂ ਮਹਾਨ ਪੁਰਖ ਹੋ ਤੇ ਮਹਾਨ ਉਦਾਰਾ ਸਖੀ ਦਾਤੇ ਵੀ ਹੋ, ਸੁਣ ਕਰ ਇਉਂ ਬੋਲੇ ਜਗਤੇਸ਼ਾ, ਕਲਯੁਗ ਤੋਂ ਸੁਣ ਕੇ ਜਗਤ ਦੇ ਮਾਲਕ ਫਿਰ ਬੋਲੇ, ਕੋ ਤਵ ਨਾਮ ਕੌਣ ਹੈ ਦੇਸ਼ਾ, ਮਹਾਰਾਜ ਕਹਿੰਦੇ ਵੀ ਤੇਰਾ ਕਿਹੜਾ ਨਾਮ ਹੈ, ਤੇਰਾ ਜਿਹੜਾ ਇਲਾਕਾ ਰਹਿਣ ਵਾਲਾ ਕਿਹੜਾ ਹੈ, ਕੌਣ ਕਾਜ ਹਿੱਤ ਚੱਲ ਕਰ ਆਇਓ, ਕਿਹੜਾ ਕੰਮ ਸੀ ਜਿਹੜਾ ਕਰਾਉਣ ਵਾਸਤੇ ਸਾਡੇ ਕੋਲ ਤੂੰ ਚੱਲ ਕੇ ਆਇਆ ਇੱਥੇ, ਇਸ ਪ੍ਰਕਾਰ ਕਿਉਂ ਕਪਟ ਦਿਖਾਇਓ, ਇਸ ਤਰ੍ਹਾਂ ਦਾ ਵੀ ਤੂੰ ਆ ਛਲ ਫਰੇਬ ਜਾ ਕਰਕੇ ਕਿਉਂ ਦਿਖਾਇਆ, ਕਿਤੇ ਅੱਗ ਦਾ ਭੇਖ ਦੇ ਰਿਹਾ, ਕਿਤੇ ਕਾਲੀ ਘਟਾ ਹਨੇਰੀ ਬਣ ਗਿਆ, ਕਿਤੇ ਆ ਹੁਣ ਮਨੁੱਖ ਜਾ ਬਣ ਕੇ ਜਵਾਨ ਨੂੰ ਫੜ ਕੇ ਸ਼ਿਸ਼ਨਿੰਦਾ ਜਾ ਦਿਖਾਇਆ ਹੈ, ਸੁਣ ਹੋ ਗੁਰੂ ਜੀ ਕਲਯੁਗ ਨਾਮੋ, ਸੁਣ ਕਹਿਣ ਲੱਗਿਆ ਮਹਾਰਾਜ ਸੁਣੋ ਮੇਰਾ ਨਾਮ ਕਹਿੰਦੇ ਕਲਯੁਗ ਸਾਹਿਬ ਹੈ, ਦਰਸ਼ਨ ਕਰਵੇ ਕੋ ਮਮ ਕੰਮ, ਦਰਸ਼ਨ ਕਰਨ ਵਾਸਤੇ ਮਹਾਰਾਜ ਮੇਰਾ ਖਾਸ ਕੰਮ ਸੀ, ਦਰਸ਼ਨ ਕਰਨ ਲਈ ਆਇਆ, ਨਮੋ ਕਰਨ ਰਾਵਰ ਕੋ ਆਇਓ, ਕਿਉਂਕਿ ਮਹਾਰਾਜ ਮੈਂ ਕਲਯੁਗ ਹਾਂ, ਮੈਂ ਤੁਹਾਨੂੰ ਨਮਸਕਾਰ ਕਰਨ ਵਾਸਤੇ ਆਇਆ ਮਾਲਕ ਨੂੰ, ਪਰਖਣ ਹਿਤ ਮੈਂ ਕਪਟ ਦਿਖਾਇਓ, ਮਹਾਰਾਜ ਪ੍ਰੀਖਿਆ ਕਰਨ ਵਾਸਤੇ ਮੈਂ ਛਲ ਫਰੇਬ ਮੇਰਾ ਕਰ ਕਰਕੇ ਦਿਖਾਇਆ। ਸ੍ਰੀ ਗੁਰ ਕਹੈ ਭਨੋ ਨਿਜ ਲੱਛਣ। ਗੁਰੂ ਮਹਾਰਾਜ ਕਹਿੰਦੇ ਵੀ ਕਲਯੁਗ ਆਪਣੇ ਸਮੇਂ ਦੀ ਤੂੰ ਚਿੰਨ ਵੀ ਦੱਸ, ਨਿਸ਼ਾਨੀਆਂ ਤੇਰੀਆਂ ਕੀ ਹੋਣਗੀਆਂ, ਭੈੜੀਆਂ ਕਰਤੂਤਾਂ ਕਿਹੜੀਆਂ ਕਿਹੜੀਆਂ ਹੋਣਗੀਆਂ ਸਾਰੀਆਂ ਦੱਸ। ਕੋ ਤਵ ਸੈਨਾ ਸੰਗ ਵਿਚੱਛਣ। ਕਲਯੁਗ ਦਾ ਰਾਜ ਹੈ ਤੇਰੇ ਨਾਲ, ਕਹਿੰਦੇ ਸਿਆਣੀ ਫੌਜ ਕਿਹੜੀ ਹੈ, ਕਿਸ ਪ੍ਰਕਾਰ ਕੀ ਤੁਝ ਸਿੱਖਦਾਰੀ, ਤੇਰੀ ਵੀ ਜਿਹੜੀ ਇਸ ਸਮੇਂ ਸਰਦਾਰੀ ਹੈ ਹਕੂਮਤ ਕਿਹੋ ਜਿਹੀ ਹੋਊਗੀ। ਸੁਣ ਕਲਯੁਗ ਪੁਨ ਗਿਰਾ ਉਚਾਰੀ। ਮਹਾਰਾਜ ਤੋਂ ਸੁਣ ਕੇ ਕਲਯੁਗ ਨੇ ਫਿਰ ਬਚਨ ਕਿਹਾ। ਕੂਰ ਸੂਰ ਸਭ ਕੇਰ ਅਗਾਰੀ। ਮਹਾਰਾਜ ਦਾ ਝੂਠ ਰੂਪ ਸੂਰ ਮੈਂ ਸਾਰਿਆਂ ਤੋਂ ਅੱਗੇ ਮੁਖੀ ਹੋਊਗਾ, ਕਮਾਂਡਰ ਹੋਊ, ਝੂਠ ਸਾਰੇ ਬਹੁਤਾ ਬੋਲਾਂਗੇ। ਚਲਤ ਤੁਜਾ ਵੱਢ ਕਰ ਮਹਿਤਾਰੀ। ਹਾਂਜੀ, ਚਲਤ ਤੁਜਾ ਵੱਢ ਕਰ ਮਹਿਤਾਰੀ। ਚਲਤ, ਹਾਂਜੀ, ਚਲਤ ਤੁਜਾ ਵੱਢ ਕਰ ਮਹਿਤਾਰੀ। ਹਾਂ, ਜਿਸਨੇ ਕਹਿੰਦੇ ਬੜੀ ਤਕੜੀ, ਕਹਿੰਦੇ ਹੱਥ ਵਿੱਚ ਝੰਡੀ ਜੀ ਫੜੀ ਹੈ ਤੇ ਸਾਰਿਆਂ ਤੋਂ ਅੱਗੇ ਹੋ ਕੇ ਕਮਾਂਡਰ, ਕਹਿੰਦੇ ਜਿਹੜਾ ਝੂਠ ਚੱਲ ਰਿਹਾ। ਮੋਹ ਨਾਮ ਸਭ ਕੋ ਭੂਪਾਲਾ। ਜਿਹਦਾ ਨਾਮ ਮੋਹ ਹੈ, ਕਹਿੰਦੇ ਉਹ ਸਾਰਿਆਂ ਦਾ ਮਹਾਨ ਰਾਜਾ ਹੈ। ਸੈਨਾ ਪਤ ਹਿੰਸਾ ਜੋ ਵਿਸਾਲਾ। ਜਿਹੜੀ ਜੀਵ ਹੱਤਿਆ ਕਰਨੀ ਹੈ ਇਹ ਕਹਿੰਦੇ ਮੋਹ ਰਾਜੇ ਦਾ, ਕਹਿੰਦੇ ਸੈਨਾ ਪਤੀ ਹੈ। ਕਾਮ ਕ੍ਰੋਧ ਲੋਭ ਅਹੰਕਾਰ। ਹੋਰ ਜਿਹੜਾ ਕਾਮ ਹੈ, ਕ੍ਰੋਧ ਹੈ, ਲੋਭ ਹੈ ਤੇ ਹੰਕਾਰ ਹੈ, ਸਭ ਜੋਧਾ ਇਹ ਗਜ ਅਸਵਾਰ। ਕਹਿੰਦੇ ਸਭ ਮੋਹ ਰਾਜੇ ਦੇ ਨਾਲ, ਕਹਿੰਦੇ ਹਾਥੀ ਇਹਨਾਂ ਦੀ ਚੜੀ ਹੋਈ ਫੌਜ ਹੈ। ਮਤ ਸਰ ਨਿੰਦਾ ਪੁਨ ਬਟ ਪਾਰੀ। ਇਸ ਤਰ੍ਹਾਂ ਈਰਖਾ ਕਰਨੀ ਮਰਸਰ। ਮਤ ਸਰ ਨਿੰਦਾ ਪੁਨ ਬਟ ਪਾਰੀ। ਈਰਖਾ ਮਰਸਰ, ਈਰਖਾ ਕਰਨੀ ਐਵੇਂ ਨਿੰਦਿਆ ਕਰੀ, ਜਾਣੀ ਡਾਕੇ ਮਾਰਨੇ, ਭਾਵ ਇਸ ਤਰ੍ਹਾਂ ਠੱਗੀਆਂ ਮਾਰਨੀਆਂ। ਤ੍ਰਿਸ਼ਨਾ ਤੇ ਸਭ ਰਸ ਸਭ ਰਥ ਅਸਵਾਰੀ। ਕਹਿੰਦੇ ਮਾਇਆ ਦੀ ਬਹੁਤੀ ਤ੍ਰਿਸ਼ਨਾ, ਇਹ ਸਭ ਕਹਿੰਦੇ ਮੇਰੇ ਕਹਿੰਦੇ ਰਸਾਂ ਵਾਲੀ ਅਸਵਾਰੀ ਫੌਜ ਹੈ। ਆਲਸ ਜੂਪ ਬਾਰਨੀ ਪੰਨ। ਜਿੰਨੇ ਦਲਦਰੀ ਹੈ, ਜੂਆ ਖੇਲਣ ਵਾਲੇ ਹੈ, ਸ਼ਰਾਬਾਂ ਪੀਣ ਵਾਲੇ ਹੈ। ਦੁਰਾਚਾਰ ਸਭ ਚੜੇ ਕਿਕਾਨ। ਜਿਹੜੇ ਘੁੱਟ ਖੋਟੇ ਕੰਮ ਕਰਨ ਵਾਲੇ, ਇਹ ਕਹਿੰਦੇ ਘੋੜਾ ਸਵਾਰ ਫੌਜ ਹੈ ਮੇਰੀ। ਮਮਤਾ ਵਿਸ਼ਿਆਂ ਆਸ਼ਾ ਜੋਏ। ਇਸੇ ਤਰ੍ਹਾਂ ਜਿਹੜੀ ਮੇਰ ਤੇਰ ਕਰਨੀ, ਵਿਸ਼ਿਆਂ ਦੀਆਂ ਬਾਸ਼ਨਾ ਕਰਨੀਆਂ, ਤਰ੍ਹਾਂ ਤਰ੍ਹਾਂ ਦੀਆਂ ਖਾਸ਼ਾਂ। ਚੋਰੀ ਪੈਦਲ ਲਖੀਏ ਸੋਏ। ਚੋਰੀਆਂ ਕਰਨ ਵਾਲੇ, ਕਹਿੰਦੇ ਇਹ ਸਾਰੇ ਮੇਰੇ ਕਹਿੰਦੇ ਪੈਦਲ ਫੌਜੀ ਹੈ ਸਾਰੇ, ਜਾਣ ਲੋ। ਦੋਹਰਾ ਔਰ ਗਨਨ ਕਿਹ ਲੱਗ ਕਰਾਂ। ਹੋਰ ਮਾਰਾ ਫੌਜ ਦਾ ਮੈਂ ਕਿੱਥੋਂ ਕਿਤਕਰ ਗਿਣ ਕੇ ਦੱਸਣਾ ਕਰਾਂ। ਜੋ ਚਤੁਰੰਗਨ ਸੈਨ। ਕਹਿੰਦੇ ਮੇਰੀ ਮੋਹ ਰਾਜੇ ਦੀ ਚਾਰ ਤਰ੍ਹਾਂ ਦੀ ਫੌਜ ਹੈ। ਚੜ ਦੌਰ ਹੈ ਜਿਸ ਦਿਸ਼ਾ ਕੋ। ਜਿਸ ਤਰਫ ਨੂੰ ਚੜ ਕੇ ਕਹਿੰਦੇ ਧਾਵਾ ਕਰਦੀ ਦੌੜਦੀ। ਮਾਰ ਕਰ ਹੈ ਬਿਨ ਚੈਨ। ਮਾਰ ਕੇ ਸਾਰਿਆਂ ਨੂੰ ਬਿਨਾਂ ਚੈਨ ਤੋਂ ਕਰ ਦਿੰਦੀ ਹੈ, ਸਾਰਿਆਂ ਨੂੰ ਭੜਥੂ ਪਾ ਦਿੰਦੀ ਹੈ। ਚੌਪਈ ਇਨ ਆਗੈ ਨਹਿ ਥਿਰ ਹੋਇ ਕੋ। ਹੇ ਸਤਿਗੁਰੂ, ਇਹ ਜਿਹੜੇ ਮੇਰੀ ਫੌਜ ਹੈ ਇਹਦੇ ਅੱਗੇ ਕੋਈ ਨੀ ਟਿਕਦਾ ਹੈ। ਕੋਟ ਮਧੇ ਵਿਰਲਾ ਕੋ ਹੋ। ਕਰੋੜਾਂ ਵਿੱਚੋਂ ਕੋਈ ਬਿਰਲਾ ਬਿਰਲਾ ਹੋਊਗਾ। ਜਗ ਮਹਿ ਕਰੀ ਲਥੇਰ ਪਥੇਰਾ। ਜਿਹੜਾ ਮਹਾਰਾ ਮੇਰੀ ਫੌਜ ਨੇ ਸੰਸਾਰ ਦੇ ਵਿੱਚ ਆ ਕੇ ਲੇਥੂ ਪੇਥੀ ਕਰਤੀ, ਤਰਥੱਲੀ ਮਚਾਤੀ, ਹਾਲ ਦੁਹਾਈ ਮਚਾਤੀ ਹੈ। ਕਿਸ ਹੂੰ ਮਹਿ ਧੀਰਜ ਨਹਿ ਹੇਰਾ। ਜਿਸ ਕਰਕੇ ਕਿਸੇ ਦੇ ਵਿੱਚ ਵੀ ਹੁਣ ਧੀਰਜ ਹੌਸਲਾ ਨਹੀਂ ਦੇਖਿਆ ਜਾਂਦਾ ਵੀ ਇਹਦੇ ਅੱਗੇ ਕੋਈ ਖੜੇ ਡਟ ਕੇ। ਕੋਟਮ ਵਾਸੀ ਸਭ ਚੜ ਮਾਰੇ। ਜਿਹੜੇ ਕਹਿੰਦੇ ਕਿਲਿਆਂ ਵਿੱਚ ਆਕੀ ਸੀ ਨਾ, ਸਾਰੇ ਮੇਰੀ ਫੌਜ ਨੇ ਚੜ ਕੇ ਮਾਰ ਦਿੱਤੇ। ਕੋ ਨਹਿ ਠਾਡ ਭਇਓ ਸਭ ਹਾਰੇ। ਕਹਿੰਦੇ ਮੇਰੀ ਫੌਜ ਦੇ ਅੱਗੇ ਕੋਈ ਨੀ ਖੜਿਆ, ਸਾਰੇ ਹਾਰ ਗਏ। ਦੰਭ ਨਾਮ ਜੋ ਮੇਰੋ ਜੋਧਾ। ਜਿਹੜਾ ਪਖੰਡ ਨਾਮ ਦਾ ਮੇਰਾ ਤਕੜਾ ਜੰਗੀ ਯੋਧਾ ਹੈ ਨਾ। ਕਰੀ ਦਿਗ ਬਜੇ ਰਿਦ ਧਾਰ ਕ੍ਰੋਧਾ। ਦਾ ਕ੍ਰੋਧ ਧਾਰ ਕੇ ਸਾਰੇ ਸੰਸਾਰ ਨੂੰ ਫਤਿਹ ਕਰ ਲਿਆ, ਸਭ ਪਾਸੇ ਪਖੰਡੀ ਪਖੰਡ ਹੈ ਮੇਰਾ ਯੋਧਾ। ਲੈ ਕਰ ਸੰਗ ਸਹਾਇਕ ਸੋ। ਇਸ ਤਰ੍ਹਾਂ ਕਹਿੰਦੇ ਨਾਲ ਲੈ ਕੇ ਸਹਾਇਕ ਆਪਣੇ ਜਿਹ ਤੇ ਬਚਿਓ ਥਾਨ ਨਹਿ ਕੋ, ਜਿਹਦੇ ਕਰਕੇ ਕੋਈ ਥਾਂ ਕਹਿੰਦੇ ਬਚਿਆ ਹੀ ਨਹੀਂ ਹੈ। ਇਸ ਪ੍ਰਕਾਰ ਕੀ ਮਮ ਸਿੱਖਦਾਰੀ, ਇਸ ਤਰ੍ਹਾਂ ਦੀ ਮਹਾਰਾ ਮੇਰੀ ਸਰਦਾਰੀ ਹੈ, ਮੇਰੀ ਹਕੂਮਤ ਹੈ ਕਲਯੁਗ ਦੀ। ਸੁਣ ਸ੍ਰੀ ਨਾਨਕ ਗਿਰਾ ਉਚਾਰੀ, ਗੁਰੂ ਮਹਾਰਾ ਨੇ ਸੁਣ ਕੇ ਫਿਰ ਕਲਯੁਗ ਨੂੰ ਬਚਨ ਕਿਹਾ ਬਾਣੀ ਵਿੱਚ। ਸ੍ਰੀ ਮੁਖ ਵਾਕ ਜਿਸ ਸਿੱਖਦਾਰੀ ਤੇ ਸਹਿ ਖੁਆਰੀ, ਕਹਿੰਦੇ ਉਹ ਕਲਯੁਗ ਸੁਣ ਜਾ, ਜਿਹਦੀ ਸਰਦਾਰੀ ਹੁੰਦੀ ਹੈ ਹਕੂਮਤ ਹੁੰਦੀ ਹੈ, ਫਿਰ ਕਿਸੇ ਸਮੇਂ ਉਹਦੀ ਖੱਜਲ ਖੁਆਰੀ ਵੀ ਹੁੰਦੀ ਹੈ ਨਾ। ਚਾਕਰ ਕੇ ਡਰਨਾ, ਜਿਹੜੇ ਵੀ ਪਰਮੇਸ਼ਰ ਦੇ ਨੌਕਰ ਚਾਕਰ ਸੇਵਕ ਹੁੰਦੇ ਉਹਨੂੰ ਭਲਾ ਕਿਉਂ ਡਰ, ਉਹਨਾਂ ਨੂੰ ਕਿਸੇ ਤੋਂ ਕੀ ਡਰਨਾ ਉਹਨਾਂ ਨੇ। ਜਾ ਸਿੱਖਦਾਰ ਹੈ ਪਵੈ ਜੰਜੀਰੀ, ਜਿਹੜੇ ਸਰਦਾਰ ਹਕੂਮਤਾਂ ਵਾਲੇ ਹੁੰਦੇ ਆ, ਜਦੋਂ ਉਗਣ ਕਰਕੇ ਉਹਨਾਂ ਦੇ ਗਲ ਵਿੱਚ ਫਾਹੀ ਪੈਂਦੀ, ਸੰਗਲ ਪੈਂਦੇ, ਫਾਹੀਆਂ ਪੈਂਦੀਆਂ, ਤਾਂ ਚਾਕਰ ਹੱਥੋਂ ਮਰਨਾ, ਨੌਕਰਾਂ ਦੇ ਹੱਥੋਂ ਮਰਨਾ ਹੁੰਦਾ ਸੀ। ਵਾਹਿਗੁਰੂ ਸੇਵਕਾਂ ਤੂੰ ਕਹਿੰਦੇ ਆ ਜਿਹੜੇ ਇਹ ਕਰਦਾ ਨਾ ਕਰਤੂਤਾਂ, ਫਿਰ ਸਾਡੇ ਹੱਥੀ ਐ, ਸਾਡੇ ਹੱਥੋਂ ਹੀ ਸਾਡਾ ਤੇਰਾ ਮਰਨਾ ਹੋਊਗਾ। ਦੋਹਰਾ ਤੂੰ ਜੇ ਭਇਆ ਸਿੱਖਦਾਰ ਜਗ, ਕਹਿੰਦਾ ਜੇ ਸੰਸਾਰ ਦੇ ਵਿੱਚ ਕਲਯੁਗ ਤੂੰ ਸਰਕਾਰ ਹੋ ਗਿਆ ਨਾ, ਹਕੂਮਤ ਵਾਲਾ ਹੋ ਗਿਆ, ਹਮ ਚਾਕਰ ਕਰਤਾਰ, ਅਸੀਂ ਵੀ ਪਰਮੇਸ਼ਰ ਦੇ ਸੇਵਕ ਨੌਕਰ, ਜਬ ਤੂੰ ਲੇਖਾ ਦੇਗੋ, ਉਹ ਕਹਿੰਦੇ ਤੂੰ ਇਹ ਹਿਸਾਬ ਕਿਤਾਬ ਦੇਵੇਗਾ, ਹੋਵੇ ਬਸੀ ਹਮਾਰ, ਕਹਿੰਦੇ ਅਸੀਂ ਵਾਹਿਗੁਰੂ ਦੇ ਸੇਵਕ ਆ, ਸਾਡੇ ਹੀ ਬਸ ਹੋਣਾ, ਸਾਡੇ ਅਧੀਨ ਅਸੀਂ ਤੇਰੇ ਹੱਥ ਕੜੀਆਂ ਲਾਉਣੀਆਂ। ਚੌਪਈ ਸੁਣ ਕਲਯੁਗ ਕਰ ਬੰਧਨ ਪਇਓ, ਹਾਂ ਮਹਾਰਾਜ ਤੋਂ ਸੁਣ ਕੇ ਕਲਯੁਗ ਡਰਦਾ ਹੋਇਆ ਹੱਥ ਜੋੜ ਕੇ ਖੜਾ ਹੋ ਰਿਹਾ, ਮੱਥੇ ਟੇਕ ਰਿਹਾ, ਦੀਨ ਹੋਏ ਬੋਲਣ ਅਸ ਕਯੋ, ਬਹੁਤ ਹੀ ਆਈ ਨਮਾਣਾ ਜਿਹਾ ਹੋ ਕੇ ਇਸ ਤਰ੍ਹਾਂ ਨੇ ਬੋਲਣਾ ਕੀਤਾ, ਇਸੀ ਹੇਤ ਮੈਂ ਤੁਮ ਢਿੱਗ ਆਇਓ, ਮਹਾਰਾਜ ਇਸੇ ਕਾਰਨ ਕਰਕੇ ਤਾਂ ਡਰਦਾ ਤੁਹਾਡੇ ਕੋਲ ਮੈਂ ਚੱਲ ਕੇ ਆਇਆ। ਸ੍ਰੀ ਨਾਨਕ ਤੁਮ ਨਾਮ ਧਰਾਇਓ, ਤੁਸੀਂ ਮਹਾਰਾ ਪਰਮੇਸ਼ਰ ਰੂਪ ਹੋ, ਇਸ ਸਮੇਂ ਤੁਸੀਂ ਆਪਣਾ ਨਾਮ ਗੁਰੂ ਨਾਨਕ ਸਾਹਿਬ ਰਖਾਇਆ ਹੋਇਆ, ਤੁਮ ਕਰਤਾਰ ਵਿਖੇ ਨਹਿ ਭੇਵਾ, ਮਹਾਰਾ ਪਰਮੇਸ਼ਰ ਵਿੱਚ ਤੇ ਤੁਹਾਡੇ ਵਿੱਚ ਤਾਂ ਕੋਈ ਫਰਕ ਹੀ ਨਹੀਂ। ਇੱਕ ਓਂਕਾਰ ਦੇਵ ਪਤ ਦੇਵਾ, ਜਿਹੜਾ ਇੱਕ ਓਂਕਾਰ ਵਾਹਿਗੁਰੂ ਦੇਵਤਿਆਂ ਦਾ ਕਹਿੰਦੇ ਦੇਵ ਪ੍ਰਕਾਸ਼ਕ ਹੈ, ਭੇਟਾ ਲੇਹੋ ਕਿਰਤਾਰਥ ਕਰੀਏ, ਇਸ ਕਰਕੇ ਮਹਾਰਾ ਮੇਰੇ ਕਲਯੁਗ ਦੀ ਕੋਈ ਨਾ ਕੋਈ ਭੇਟਾ ਲੈ ਕੇ ਮੈਨੂੰ ਸਫਲ ਕਰੇਗੀ। ਗੁਣ ਹੈ ਕੀਏ ਸਗਰੇ ਪਰ ਹਰੀਏ, ਜਿਹੜੇ ਮਹਾਰਾ ਮੈਂ ਗੁਨਾਹ ਕੀਤੇ ਸਾਰੇ ਮਹਾਰਾ ਮੇਰੇ ਨਾਸ ਕਰ ਦਈਏ, ਛੱਡ ਦਈਏ। ਦੋਹਰਾ ਕੰਚਨ ਮੰਦਰ ਸੁੰਦਰੰ, ਮਹਾਰਾ ਨੂੰ ਕਹਿਣ ਲੱਗਾ ਮਹਾਰਾ ਸੋਹਣੇ ਸੋਨੇ ਦੇ ਮੰਦਰ, ਰਤਨ ਜੜੇ ਜਿਨ ਮਾਹੇ, ਜਿਨ੍ਹਾਂ ਸੋਨੇ ਦੇ ਮੰਦਰਾਂ ਵਿੱਚ ਰਤਨ ਆਦਿਕ ਜੜੇ ਹੋਣਗੇ, ਮੋਤੀ ਕੀ ਤੋਰਨ ਰੁਚਰ, ਮੋਤੀਆਂ ਦੀਆਂ ਦਰਵਾਜ਼ੇ ਅੱਗੇ ਬੰਧਨ ਵਾਰਾਂ ਲਾਈਆਂ ਛੱਡੀਆਂ ਲਾਈਆਂ ਬੰਨੀਆਂ ਹੋਣਗੀਆਂ, ਅਤ ਸੁਗੰਧ ਹੋਇਆ ਜਾਹੇ, ਹਾਂ ਜਿਨ੍ਹਾਂ ਵਿੱਚ ਬੜੀਆਂ ਸੁਗੰਧੀਆਂ ਛਿੜਕੀਆਂ ਹੋਣਗੀਆਂ, ਮੰਦਰਾਂ ਮਹਿਕਾਂ ਆਉਣੀਆਂ ਹੋਣਗੀਆਂ। ਚੌਪਈ ਕਸਤੂਰੀ ਕੁੰਗੂ ਸ਼ਿਰਕਾਵੋ, ਉਹਨਾਂ ਮਕਾਨਾਂ ਵਿੱਚ ਮਾਰਾ ਕਸ਼ਬੂਰਦਾਰ ਕਸ਼ੂਰੀ ਤੇ ਕੇਸਰ ਛਿੜਕਾਵਾਂਗਾ, ਚੰਦਨ ਕੇਸ਼ੁਭ ਲੇਪ ਕਰਾਵੋ, ਜਿਹੜਾ ਬਾਵਨ ਚੰਨਾ ਇਹਦਾ ਰਤਨ ਕਰਕੇ ਕਹਿੰਦੇ ਚੰਗੀ ਤਰ੍ਹਾਂ ਮੈਂ ਲੇਪਨ ਕਰਾਵਾਂਗਾ, ਪੋਚਾ ਕਰਾ ਦਿਆਂਗਾ ਉਹ ਇਹਦੇ ਥਾਂ। ਬੈਸਤ ਹੀ ਮਨ ਹੋਤ ਹੁਲਾਸਾ, ਇਹੋ ਜਿਹੇ ਮੰਦਰ ਵਿੱਚ ਕਹਿੰਦੇ ਬੈਠਦਿਆਂ ਸਾਰ ਮਨ ਨੂੰ ਬੜਾ ਆਨੰਦ ਹੋਊਗਾ, ਇਸ ਪ੍ਰਕਾਰ ਕੇ ਰੁਚਰ ਆਵਾਸਾ, ਇਸ ਤਰ੍ਹਾਂ ਦੇ ਮਹਾਰਾਜ ਸੋਹਣੇ ਸੋਨੇ ਦੇ ਮੰਦਰ ਸੋਹਣੇ ਘਰ, ਚੱਲ ਹੋ ਅਬੈ ਤਿੰਨ ਮੰਦਰ ਮਾਹੀ, ਮਹਾਰਾ ਹੁਣੇ ਬਸ ਕਾਇਮ ਕਰ ਦਿੰਦਾ ਉਹਨਾਂ ਵਿੱਚ, ਤੁਸੀਂ ਚੱਲੋ ਜੀ, ਤੁਮ ਇੱਛਾ ਜੇ ਲਿਆਓ ਇਹਾਹੀ, ਇਹ ਤੁਹਾਡੀ ਇੱਛਾ ਹੈ ਤੇ ਇੱਥੇ ਜੰਗਲ ਵਿੱਚ ਹੀ ਮੈਂ ਲੈ ਆਉਣਾ ਇਹੋ ਜਿਹੇ ਸੋਨੇ ਦੇ ਮੰਦਰ, ਲੇਹ ਉਪਾਇਨ ਇਹ ਗੁਣ ਖਾਨੇ, ਇਹ ਗੁਣਾਂ ਦੇ ਖਾਣ ਸਤਿਗੁਰੂ ਮੇਰੀ ਇਹ ਸੋਨੇ ਦੇ ਮੰਦਰਾਂ ਦੀ ਭੇਟਾ ਲੈ ਲਓ। ਸੁਣ ਸ੍ਰੀ ਨਾਨਕ ਉਚਰੀ ਬਾਣੀ, ਗੁਰੂ ਮਹਾਰਾ ਨੇ ਸੁਣ ਕੇ ਆਪਣੇ ਮੁਖ ਤੋਂ ਬਚਨ ਕਹੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ, ਮੋਤੀ ਤਾਂ ਮੰਦਰ ਊਸਰ ਹੈ, ਇੱਕੋ ਇੱਕ ਅਦਵੈਤ ਰੂਪ ਪਰਮੇਸ਼ਰ ਓਅੰਕਾਰ ਸਭ ਦਾ ਪ੍ਰਕਾਸ਼ ਕਰਕ ਸਤਿਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਰਾਗ ਸ੍ਰੀ ਰਾਗ ਹੈ, ਪਹਿਲੇ ਪਾਤਸ਼ਾਹ ਦਾ ਸ਼ਬਦ ਹੈ, ਪਹਿਲੇ ਕਰ ਸੁਰ ਤਾਲ ਵਿੱਚ ਸ਼ਬਦ ਗਾਉਣ ਦੀ ਆਗਿਆ ਹੈ। ਮਹਾਰਾਜ ਪਰਮੇਸ਼ਰ ਦੇ ਸਨਮੁਖ ਕਹਿ ਰਹੇ ਹੈ ਕਿ ਮੋਤੀ ਤਾਂ ਮੰਦਰ ਉਸਰੇ, ਇਸ ਤਰ੍ਹਾਂ ਮੋਤੀ ਦੀਆਂ ਇੱਟਾਂ ਬਣਾ ਕੇ ਇਹਦੇ ਮਸਤਨਗਰ ਮੰਦਰ ਕਹਿੰਦੇ ਉੱਚੇ ਉੱਚੇ ਉਸਰੇ ਕਿ ਉਸਾਰੇ ਜਾਣ। ਰਤਨੀ ਤਾਂ ਹੋਹਿ ਜੜਾਓ, ਇੱਟਾਂ ਦੇ ਥਾਂ ਜਿਹੜੀ ਮੋਤੀਆਂ ਨੇ ਮੋਤੀ ਲਾ ਕੇ ਇਹਦੇ ਨਾਲ ਮੰਦਰ ਉਸਾਰੇ ਜਾਣ, ਅਤੇ ਉਹਨਾਂ ਮੰਦਰਾਂ ਦੇ ਵਿੱਚ ਰਤਨਾਂ ਦੀ ਸੋਹਣੀ ਜੜਤ ਕੀਤੀ ਜਾਂ ਰਤਨ ਜੜੇ ਜਾਣ ਥਾਂ ਥਾਂ 'ਤੇ। ਕਸਤੂਰ ਕੁੰਗੂ ਅਗਰ ਚੰਦਨ, ਇਸ ਤਰ੍ਹਾਂ ਕਸਤੂਰੀ ਕੁੰਗੂ ਕੇਸਰ ਅਤੇ ਅਗਰ ਤੋਏ ਦੀ ਲੱਤੜੀ ਜੋ ਕਸ਼ੂਰਦਾਰ ਹੁੰਦੀ ਹੈ ਅਤੇ ਚੰਦਨ। ਦੀਪ ਆਵੇ ਚਾਓ, ਇਹ ਦੀਪ ਕੇ ਲੇਪਨ ਕੀਤਾ ਜਾਏ, ਪਲਾਸਤਰ ਕੀਤਾ ਜਾਏ ਉੱਪਰ ਮੰਦਰਾਂ ਦੇ, ਇਸ ਤਰ੍ਹਾਂ ਉਹਨਾਂ ਦੇ ਵਿੱਚ ਬੈਠਣ ਦਾ ਚਾਓ ਰਛਾਓ ਆਵੇ। ਮਤ ਦੇਖ ਭੁੱਲਾ ਵਿਸਰੈ, ਮਤਾਂ ਦੇਖ ਕੇ ਕਹਿੰਦੇ ਭੁੱਲ ਜਾਈਏ ਤੇ ਵਿਸਰੈ ਕੇ ਭੁੱਲਿਆ ਹੋਇਆ ਨੂੰ। ਤੇਰਾ ਚਿੱਤ ਨਾ ਆਵੇ ਨਾ, ਪਰਮੇਸ਼ਰ ਤੇਰਾ ਨਾਮ ਚੇਤੇ ਨਾ ਆਵੇ, ਅਸੀਂ ਇਹ ਨਹੀਂ ਚਾਹੁੰਦੇ ਹਾਂ। ਹਰ ਬਿਨ ਜੀਉ ਜਲ ਬਲ ਜਾਓ, ਵਾਹਿਗੁਰੂ ਤੋਂ ਬਗੈਰ ਤਾਂ ਜਿਹੜਾ ਅੰਦਰਲਾ ਜੀ ਹੈ ਸੜ ਮੱਚ ਜਾਵੇ। ਮੈਂ ਆਪਣਾ ਗੁਰ ਪੂਛ ਦੇਖਿਆ, ਜਿਹੜਾ ਅਕਾਲ ਪੁਰਖ ਵਾਹਿਗੁਰੂ ਉਹਨੂੰ ਕਹਿੰਦੇ ਪੁੱਛ ਕੇ ਦੇਖਿਆ ਹੈ, ਅਵਰ ਨਾਹੀ ਥਾ, ਵਾਹਿਗੁਰੂ ਦੇ ਨਾਮ ਤੋਂ ਸਰੂਪ ਤੋਂ ਬਗੈਰ ਤਾਂ ਹੋਰ ਕੋਈ ਸੁੱਖ ਦੀ ਜਗ੍ਹਾ ਹੈ ਨਹੀਂ। ਰਹਾਓ ਕੁੰਡਲੀਆ ਛੰਦ ਪੁੰਨ ਕਲਯੁਗ ਬੋਲਤ ਭਇਓ, ਸਵੇਰੇ ਜਿਹੜਾ ਕਲਯੁਗ ਹੱਥ ਜੋੜ ਕੇ ਬੋਲਿਆ, ਜੇ ਤੁਮ ਲਹੋ ਨਾ ਇਹ, ਮਹਾਰਾਜ ਤੁਸੀਂ ਸੋਨੇ ਦੇ ਮਕਾਨ ਮੰਦਰ ਨਹੀਂ ਲੈਣੇ, ਦੇਵਾਂ ਗਨ ਸ਼ੁਭ ਲੀਜੀਏ, ਦੇਵਤਿਆਂ ਦੀਆਂ ਮਹਾਰਾਜ ਦੀਆਂ ਵਚਨਾਂ ਆਦਿਕ ਚੰਗੀਆਂ ਚੰਗੀਆਂ ਉਹ ਲੈ ਲਈਏ, ਜਿਨ ਅਤ ਸੁੰਦਰ ਦੇਹ, ਇਹਨਾਂ ਦਾ ਜਿਹੜਾ ਸਰੀਰ ਦਾ ਸਰੀਰ ਦੇਹ ਬਹੁਤ ਸੁੰਦਰ ਹੋਣਗੀ, ਜਿਨ ਅਤ ਸੁੰਦਰ ਦੇਹ ਕਰੋ, ਜਿਨ ਅਤ ਸੁੰਦਰ ਦੇਹ, ਜਿਨ੍ਹਾਂ ਦੀਆਂ ਦੇਹਾਂ ਸੁੰਦਰ, ਕਰੋ ਰਸ ਰੀਤ ਵਿਹਾਰਾ, ਉਹਨਾਂ ਨਾਲ ਕਹਿੰਦੇ ਰਸ ਰੀਤੀ ਦਾ ਵਿਹਾਰ ਕਰੋ, ਪ੍ਰੇਮ ਦੀ ਰੀਤੀ ਦਾ ਵਿਵਹਾਰ ਕਰੋ, ਸੁੰਦਰ ਜਹਿ ਭਰੇ ਅੰਕ, ਜਿੱਥੇ ਕਹਿੰਦੇ ਸੋਹਣੇ ਜਿਹੜੇ ਪਣਗ, ਲਾਲ ਜੜਤੀ ਜਿਨ ਚਾਰਾ, ਇਹਨਾਂ ਨੂੰ ਕਹਿੰਦੇ ਲਾਲਾਂ ਦੀ ਜੜਤ ਕੀਤੀ ਹੋਏਗੀ ਸੁੰਦਰ, ਕਿਤਕ ਕਾਲ ਤਿੰਨ ਮਹਿ ਰਹੋ, ਉਹਨਾਂ ਕਹਿੰਦੇ ਪਣਗਾਂ ਦੀਆਂ ਸੇਜਾਂ ਤੇ ਕੁਝ ਕੁ ਸਮੇਂ ਬਾਜ਼ਾਰ ਰਹੋ, ਦੇਹੋ ਭੇਟ ਗੁਣ ਖਾਨ, ਗੁਣਾਂ ਦੇ ਖਾਣੇ ਹੀ ਭੇਟਾ ਲੈ ਲਓ, ਸੁਣ ਸ੍ਰੀ ਨਾਨਕ ਜੀ ਤਬ ਹੈ, ਗੁਰੂ ਮਹਾਰਾਜ ਨੇ ਸੁਣ ਕੇ ਤਬ ਇਨੇ ਬਚਨ ਬਖਾਨ, ਆਪਣੇ ਮੁਖ ਤੋਂ ਇਉਂ ਬਚਨ ਕਹੇ, ਧਰਤੀ ਤਾਂ ਹੀਰੇ ਲਾਲ ਜੜਤੀ, ਜਿਹੜੀ ਧਰਤੀ ਹੈ ਇਹਦੇ ਤੇ ਹੀਰੇ ਤੇ ਲਾਲਾਂ ਦੀ ਜੜਤ ਕੀਤੀ ਹੋਵੇ, ਪਲਗ ਲਾਲ ਜੜਾਓ, ਜਿਹੜੇ ਪਲਗ ਆਦਿਕ ਉਹਨਾਂ ਉੱਪਰ ਵੀ ਲਾਲ ਹੀ ਜੜਤ ਕੀਤੇ, ਮੋਹਣੀ ਮੁਖ ਮਣੀ ਸੋਹੈ, ਉਹਨਾਂ ਪਣਗਾਂ ਦੇ ਉੱਪਰ ਕਹਿੰਦੇ ਮੋਹਣੀਆਂ ਇਸਤਰੀਆਂ ਜਿਨ੍ਹਾਂ ਦੇ ਮੁਖ ਮਣੀ ਵਾਂਗੂ ਸੋਹਦੇ ਹੋ, ਕਰੈ ਰੰਗ ਪਸਾਓ, ਇਸ ਤਰ੍ਹਾਂ ਕਹਿੰਦੇ ਬੜੇ ਰੰਗ ਨਾਲ ਪਸਾਓ ਪਸਾਰਾ ਹਾਵ ਭਾਵ ਕਰਦੀਆਂ ਹੋਣ, ਮੁਖ ਮਤ ਦੇਖ ਭੁੱਲਾ ਵਿਸਰੈ, ਦੇਖ ਕੇ ਕਹਿੰਦੇ ਭੁੱਲ ਜਾਈਏ ਤੇ ਵਿਸਰੈ ਕੇ ਭੁੱਲਿਆ ਹੋਇਆ ਵਿਸਰਿਆ ਹੋਇਆ, ਤੇਰਾ ਚਿੱਤ ਨਾ ਆਵੇ ਨਾ, ਜਿਹੜਾ ਨਾਮ ਹੈ ਚਿੱਤ ਤੀ ਨਾ ਆਵੇ, ਕੁੰਡਲੀਆ ਛੰਦ ਕਲਯੁਗ ਬਹਰੋ ਬੋਲਿਓ, ਮੇਰੇ ਕਲਯੁਗ ਬੋਲਿਆ ਹੈ, ਇਨਕੀ ਚਾਹ ਜੇ ਨਾ, ਮਹਾਰਾਜ ਇਸ ਤਰ੍ਹਾਂ ਇਹ ਸੋਹਣੇ ਪਲੰਘਾਂ ਤੇ ਪਛਰਾਂ ਦੀ ਨਹੀਂ ਚਾਹਨਾ, ਨਵ ਨਿਧਾ ਤੁਮ ਲੀਜੀਏ, ਮੇਰੇ ਕਾਸੋ ਨੌ ਨਿਧੀਆਂ ਮਹਾਰਾਜ ਨੌ ਖਜ਼ਾਨੇ ਲੈ ਲਈਏ, ਸਿੱਧ ਅਠਾਰਾਂ ਚਾਹ, ਜਿਹੜੀਆਂ ਅਠਾਰਾਂ ਚਾਹ ਇੱਛਾ ਜੀ ਚਾਹਨਾ ਹੋਵੇ ਤੇ ਲੈ ਲਈ, ਸਿੱਧ ਅਠਾਰਾਂ ਚਾਹ ਜਿਸ ਅਠਾਰਾਂ ਸਿੱਧੀਆਂ ਦੀ ਚਾਹਨਾ ਹੋਵੇ, ਗੁਪਤ ਪ੍ਰਗਟ ਸੋ ਕਾਰਨ, ਅਠਾਰਾਂ ਸਿੱਧੀਆਂ ਨਾਲ ਕਹਿੰਦੇ ਗੁਪਤ ਹੋ ਜਾਈਦਾ ਪ੍ਰਗਟ ਹੋ ਜਾਈਦਾ, ਗੁਪਤ ਤੇ ਪ੍ਰਗਟ ਹੋਣ ਵਾਸਤੇ, ਜਹ ਚਾਹੋ ਤਹ ਫਿਰੋ, ਜਿੱਥੇ ਚਾਹੋ ਉੱਥੇ ਗੁਪਤ ਹੋ ਕੇ ਫਿਰੋ ਤੁਸੀਂ, ਸੁਖੀ ਤੁਮ ਕੋ ਹਟ ਕਾਰਨ, ਸੁਖੀ ਹੋਊਗਾ ਕੋਈ ਰੋਕ ਟੋਕ ਨਹੀਂ ਹੋਊਗੀ, ਸਰਬ ਲੋਕ ਤੁਮ ਤੇ ਡਰੈ, ਤੁਹਾਡੇ ਕੋਲ ਸਿੱਧੀਆਂ ਹੋਣ ਕਰਕੇ ਸ਼ਕਤੀਆਂ ਹੋਣ ਕਰਕੇ ਸਾਰੇ ਲੋਕ ਡਰਨਗੇ ਪੈ ਖਾਣਗੇ, ਪੂਜਹਿ ਪਦ ਚਿਤ ਲਾਏ, ਚਿਤ ਲਾ ਕੇ ਤੁਹਾਡੇ ਚਰਨਾਂ ਨੂੰ ਪੂਜਣਗੇ, ਭੇਟ ਲੇ ਹਮਮ ਦਿਸ਼ਾ ਤੇ, ਆਏ ਮੇਰੀ ਤਰਫੋਂ ਅਠਾਰਾਂ ਸਿੱਧੀਆਂ ਨੌ ਨਿਧੀਆਂ ਦੀ ਭੇਟਾ ਲੈ ਲਓ, ਸੁਣ ਬੋਲੇ ਗਤ ਦਾਏ, ਮੋਦੀ ਦਾਤਾ ਸੁਣ ਕੇ ਫੇਰ ਬੋਲੇ। ਸਿੱਧ ਹੋਵਾ ਸਿੱਧ ਲਾਈ। ਮਹਾਰਾਜ ਕਹਿੰਦੇ ਬਹੁਤ ਵੱਡਾ ਸਿੱਧ ਹੋ ਜਾ ਤੇ ਜਿੱਥੇ ਚਾਹਾਂ ਉੱਥੇ ਸਿੱਧ ਨੂੰ ਲਾਈਏ, ਸਿੱਧੀ ਦੀ ਸ਼ਕਤੀ ਲਾਈਏ। ਰਿੱਧ ਆਖਾ ਆਓ, ਇਸੇ ਤਰ੍ਹਾਂ ਜੀ ਨੂੰ ਆਖੀਏ ਤੇ ਉਹ ਵੀ ਆਖਿਆ ਆ ਜਾਵੇ। ਗੁਪਤ ਪ੍ਰਗਟ ਹੋਏ ਬੈਸਾ, ਜਿੱਥੇ ਗੁਪਤ ਹੈ ਉੱਥੇ ਪ੍ਰਗਟ ਹੋ ਕੇ ਬੈਠ ਜਾਈਏ, ਜਿੱਥੇ ਪ੍ਰਗਟ ਹੋਈ ਉੱਥੇ ਗੁਪਤ ਹੋ ਜਾਈ। ਲੋਕ ਰਾਖੈ ਭਾਵ, ਇਸ ਤਰ੍ਹਾਂ ਦਾ ਦੇਖ ਕੇ ਲੋਕ ਜਿਹੜਾ ਬੜਾ ਭਾਵ ਰੱਖਣ, ਪ੍ਰੇਮ ਰੱਖਣ, ਵੀ ਬੜਾ ਤਕੜਾ ਸਿੱਧੀ ਸ਼ਕਤੀ ਸੁਪੰਨ ਮਨੁੱਖ ਹੈ। ਮਤ ਦੇਖ ਭੁੱਲਾ ਵਿਸਰੈ, ਮਤਾਂ ਦੇਖ ਕੇ ਇਹਨੂੰ ਭੁੱਲ ਜਾਈਏ ਤੇ ਵਿਸਰੈ ਕੀ ਭੁੱਲਿਆ ਹੋਇਆ। ਤੇਰਾ ਚੇਤਨ ਆਵੈ ਨਾ, ਜਿਹੜਾ ਨਾਮ ਪਰਮੇਸ਼ਰ ਚੇਤੇ ਨਾਵੇ ਨੀ ਅਸੀਂ ਚਾਹੁੰਦੇ। ਕੁੰਡਲੀਆ ਛੰਦ ਕਲਯੁਗ ਬਚਨਾ ਬੁਨ ਪੁਨ ਭਨੇ, ਫਿਰ ਕਲਯੁਗ ਨੇ ਬਚਨ ਕਹੇ। ਜਗ ਪਾਤਸ਼ਾਹੀ ਲੈ ਮਹਾਰਾਜ, ਸਾਰੇ ਸੰਸਾਰ ਦੀ ਜਿਹੜੀ ਪਾਤਸ਼ਾਹੀ ਤੁਸੀਂ ਲੈ ਲਓ। ਹੁਕਮ ਕਰੋ ਔਰ ਭਾਵ ਤੇ, ਜਿਵੇਂ ਤੁਹਾਡੇ ਮਨ ਹਿਰਦੇ ਨੂੰ ਚੰਗਾ ਲੱਗੇ ਉਵੇਂ ਹੁਕਮ ਕਰੋ ਤੁਸੀਂ। ਚਰਨ ਤਖਤ ਪਰ ਦੇ, ਕਹਿੰਦੇ ਜਿਹੜਾ ਤਖਤ ਉਹਦੇ ਉੱਪਰ ਆਪਣਾ ਚਰਨ ਦਿਓ, ਚਰਨ ਟਿਕਾਓ, ਚਰਨ ਰੱਖੋ। ਚਰਨ ਤਖਤ ਪਰ ਦੇ, ਹਾਂ ਜਿਹੜਾ ਤਖਤ ਹੈ ਉਹਦੇ ਉੱਪਰ ਆਪਣਾ ਚਰਨ ਰੱਖੋ, ਯਾਨੀ ਤਖਤ ਤੇ ਬੈਠੋ। ਜਗਤ ਮਾਨਹਿ ਸਭ ਆਨਾ, ਸੰਸਾਰ ਤੁਹਾਡੀ ਈਨ ਕਨੌਨ ਵੱਡੇਗਾ। ਸੈਨਾ ਸੰਗ ਅਨੰਤ, ਹਾਂ ਤੁਹਾਡੇ ਨਾਲ ਬੇਅੰਤ ਫੌਜ ਹੋਵੇਗੀ। ਕਰੋ ਪ੍ਰਤਾਪ ਮਹਾਨਾ, ਇਸ ਤਰ੍ਹਾਂ ਬੜਾ ਭਾਰੀ ਤੇਜ ਪ੍ਰਤਾਪ ਤੁਹਾਡਾ ਕਰਦੇ। ਲੇਹੋ ਉਪਾਏ ਨੇ ਇਹ ਅਬੈ, ਸੰਸਾਰ ਦੀ ਪਾਤਸ਼ਾਹੀ ਰਹੀ ਹੈ, ਹੁਣ ਤੁਸੀਂ ਭੇਟਾ ਲੈ ਲਓ। ਕਰਹੋ ਕਿਰਤਾਰਥ ਨਾਥ, ਮੇਰੇ ਮਾਲਕ ਮੈਨੂੰ ਸਫਲ ਨਿਹਾਲ ਕਰ ਦੇ। ਸ਼ਬਦ ਭੋਗ ਪੌੜੀ ਕਹੀ, ਜਿਹੜੀ ਕਹਿੰਦੇ ਸ਼ਬਦ ਦੀ ਭੋਗ ਦੀ ਪੌੜੀ, ਸਮਾਪਤੀ ਦੀ ਪੌੜੀ ਅਖੀਰਲੀ ਮਹਾਰਾਜ ਨੇ ਕਹੀ। ਗੁਰ ਕਲਯੁਗ ਕੇ ਸਾਥ, ਨਾਨਕ ਸਾਹਿਬ ਜੀ ਨੇ ਜਿਹੜਾ ਕਲਯੁਗ ਦੇ ਸਾਥ, ਸੁਲਤਾਨ ਹੋਵਾ ਮੇਲ ਲਸ਼ਕਰ, ਚੱਕਰਵਰਤੀ ਪਾਤਸ਼ਾਹ ਹੋ ਜਾਈਏ, ਬੜਾ ਭਾਰੀ ਜਿਹੜਾ ਦਲ ਹੈ ਨਾਲ ਬੇਲੀਏ ਇਕੱਠਾ ਕਰ ਲਈਏ। ਤਖਤ ਰਾਖਾ ਪਾਓ, ਜਿਹੜਾ ਤਖਤ ਉਹਦੇ ਤੇ ਇਸ ਤਰ੍ਹਾਂ ਚਰਨ ਰੱਖੀਏ, ਤਖਤ ਤੇ ਬੈਠੀਏ। ਹੁਕਮ ਹਾਸਲ ਕਰੀ ਬੈਠਾ, ਆਪਣੇ ਹੁਕਮ ਨਾਲ ਹੀ ਕਹਿੰਦੇ ਤਖਤ ਤੇ ਬੈਠਾ ਹੋਇਆ ਹਾਸਲ ਕਰ ਲਈਏ, ਪ੍ਰਾਪਤ ਕਰ ਲਈਏ। ਨਾਨਕਾ ਸਭ ਵਾਓ, ਮਹਾਰਾਜ ਕਹਿੰਦੇ ਸਾਰਾ ਕੁਛ ਐਵੇਂ ਹਵਾ ਦੇਵਿਆਂ ਬਿਰਸੀ ਹੈ। ਮਤ ਦੇਖ ਭੁੱਲਾ ਵਿਸਰੈ, ਕਹਿੰਦੇ ਐਡੀ ਵੱਡੀ ਪਾਤਸ਼ਾਹੀ ਨੂੰ ਦੇਖ ਕੇ ਭੁੱਲ ਜਾਈਏ। ਤੇਰਾ ਚੇਤਨ ਆਵੈ ਨਾ, ਭੁੱਲਿਆ ਹੋਇਆ ਤੇਰਾ ਨਾਮ ਚੇਤੀ ਨੇ ਆਵੇ। ਚੌਪਈ ਪੁਨ ਕਲ ਬੋਲਿਓ ਹੋਏ ਕਰ ਦੀਨਾ, ਫਿਰ ਜਿਹੜਾ ਕਲਯੁਗ ਬਹੁਤ ਹੀ ਆਇਨ ਮਾਣਾ ਹੋ ਕੇ ਦੀਨ ਹੋ ਕੇ ਬੋਲਿਆ। ਸੁਣੋ ਗੁਰੂ ਸਭ ਵਿਖੈ ਪ੍ਰਵੀਨਾ, ਹੇ ਗੁਰੂ ਨਾਨਕ ਸਾਹਿਬ ਸੁਣੋ, ਤੁਸੀਂ ਸਾਰਿਆਂ ਵਿੱਚੋਂ ਸਿਆਣੇ ਹੋ। ਮੇਰੇ ਸਮੇ ਵਿਖੈ ਅਵਤਾਰਾ, ਮੇਰੇ ਕਲਯੁਗ ਦੇ ਸਮੇ ਵਿੱਚ ਆਪ ਜੀ ਦਾ ਮਹਾਨ ਅਵਤਾਰ ਹੋਇਆ ਹੈ। ਨਰਨ ਉਧਾਰਨ ਕੋ ਤੁਮ ਧਾਰਾ, ਕਲਯੁਗ ਦੇ ਲੋਕਾਂ ਦਾ ਉਧਾਰ ਕਰਨ ਵਾਸਤੇ ਤੁਸੀਂ ਮਹਾਰਾ ਅਵਤਾਰ ਧਾਰਿਆ। ਆਪ ਮੈਂ ਮਿਲਿਓ ਆਏ ਪਦ ਪਾਸਾ, ਮਹਾਰਾ ਕਲਯੁਗ ਦਾ ਸਮੇ ਦਾ ਮੈਂ ਮਾਲਕ ਤੁਹਾਨੂੰ ਆ ਕੇ ਤੁਹਾਡੇ ਚਰਨਾਂ ਦੇ ਕੋਲ ਮਿਲਿਆ। ਮੇਲ ਅਫਲ ਕਿਉਂ ਕਰ ਸੁਖ ਰਾਸਾ, ਸੁਖਾਂ ਦੇ ਖਜ਼ਾਨੇ ਮੇਰਾ ਜਿਹੜਾ ਮੇਲ ਹੈ ਮਿਲਾਪ, ਇਹਨੂੰ ਕਿਉਂ ਨਿਸਫਲ ਵਿਅਰਥ ਕਰਦੇ ਹੋ। ਕੋਈ ਨ ਭੇਟ ਮੋਹਿ ਤੈ ਲੀਨੀ, ਦੇਖੋ ਮੇਰੇ ਪਾਸੋਂ ਮਹਾਰਾ ਤੁਸੀਂ ਕੋਈ ਭੇਟਾ ਨਹੀਂ ਲੈਣਾ ਕੀਤੀ। ਮਮ ਮਨਸਾ ਨਹ ਪੂਰਨ ਕੀਨੀ, ਮੇਰੀ ਮਹਾਰਾ ਇਹ ਖਾਸ ਵੀ ਕੋਈ ਨਾ ਕੋਈ ਭੇਟਾ ਮਹਾਰਾ ਨੂੰ ਦੇਵਾਂ, ਉਹ ਤੁਸੀਂ ਪੂਰੀ ਨਹੀਂ ਕੀਤੀ। ਜੇ ਤੁਮ ਭੇਟ ਲੇ ਹੋ ਮੇਰੀ, ਇਹ ਸਤਿਗੁਰੂ ਜੇ ਤੁਸੀਂ ਕੋਈ ਨਾ ਕੋਈ ਮੇਰੇ ਕੋਲੋਂ ਭੇਟਾ ਲੈ ਲਓ, ਤਾਂ ਜਾਣੋ ਕਿਰਪਾ ਭਈ ਤੋਰੀ, ਮੈਂ ਜਾਣ ਲਵਾਂਗੇ ਵੀ ਤੁਹਾਡੀ ਇਹ ਗੁਰੂ ਨਾਨਕ ਮੇਰੇ ਤੇ ਕਿਰਪਾ ਮੇਰ ਹੋ ਗਈ। ਨਾ ਤੁਰ ਹਰਖ ਨਾ ਹੋਏ ਔਰ ਮਾਹੀ, ਨਹੀਂ ਤਾਂ ਮਹਾਰਾ ਭੇਟਾਂ ਤੋਂ ਬਗੈਰ ਮੇਰੇ ਦੇ ਕੋਈ ਪ੍ਰਸੰਨਤਾ ਨਹੀਂ ਹੋਵੇਗੀ। ਮਨ ਰਾਵਰ ਕੀ ਕਰਨਾ ਚਾਹੀ, ਮੈਂ ਤਾਂ ਆਪਣੇ ਮਨ ਵਿੱਚ ਆਪ ਜੀ ਦੀ ਕਿਰਪਾ ਹੀ ਚਾਹੁੰਦਾ। ਅਸ ਆਤੁਰ ਸੁਣ ਕੇ ਤੇਹ ਬੈਨਾ, ਕਹਿੰਦੇ ਬੜੀ ਆਤੁਰਤਾ ਅਧੀਨਤਾ ਵਾਲੇ ਬਚਨ ਸੁਣ ਕੇ ਸਤਿਗੁਰੂ ਨੇ, ਕਿਰਪਾ ਧਾਰ ਬੋਲੇ ਗੁਣ ਐਨਾ, ਗੁਣਾਂ ਦੇ ਘਰ ਸਤਿਗੁਰੂ ਕਿਰਪਾ ਧਾਰ ਦੇ ਬਚਨ ਬੋਲੇ। ਭੇਟ ਦੇਣ ਕੀ ਚਾਹ ਜਿਤ ਤੋਹੀ। ਮਹਾਰਾਜ ਕਹਿੰਦੇ ਕਲਯੁਗੋ ਜੇ ਸਾਨੂੰ ਭੇਟਾ ਦੇਣ ਦੀ ਤੈਨੂੰ ਚਾਹਨਾ ਹੈ, ਇਸ ਪ੍ਰਕਾਰ ਕੀ ਦੀਜੈ ਮੋਹੀ, ਫਿਰ ਵੀ ਇਸ ਤਰ੍ਹਾਂ ਦੀ ਭੇਟਾ ਤੂੰ ਸਾਨੂੰ ਦੇ ਦੇ ਉਹ ਜਿਹੜੀ ਅਸੀਂ ਤੈਨੂੰ ਕਹਿੰਦੇ ਹਾਂ, ਜਿਵੇਂ ਉਹ ਗੁਰੂ ਮਹਾਰਾਜ ਨੇ ਫਿਰ ਇਹਨੂੰ ਕਿਹਾ ਸੀ ਬਚਨ ਵਿਲਾਸ ਵੀ ਆਹ ਭੇਟਾ ਤੂੰ ਦੇ। ਉਹ ਕੁਝ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ, ਕਿਉਂਕਿ ਜਿੰਨਾ ਕੁ ਸਮਾਂ ਨਿਯਤ ਕੀਤਾ ਉਹ ਕਰੀਬਨ ਪੂਰਾ ਹੀ ਹੋ ਗਿਆ ਹੈ। ਇਸ ਕਰਕੇ ਅੱਜ ਦੇ ਦੀਵਾਨ ਦੀ ਇੱਥੇ ਸਮਾਪਤੀ ਹੈ ਜੀ। ਅਸ ਆਤੁਰ ਸੁਨ ਕੈ ਤੇਹ ਬੈਨਾ, ਕਿਰਪਾ ਧਾਰ ਬੋਲੇ ਗੁਣ ਐਨਾ, ਭੇਟ ਦੇਣ ਕੀ ਚਾਹ ਜੇ ਤੋਹੀ, ਇਸ ਪ੍ਰਕਾਰ ਕੀ ਦੀਜੈ ਮੋਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਭਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਹਾਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ, ਤੂੰ ਠਾਕੁਰ ਤੁਮ ਅਰਦਾਸ, ਜਿਉ ਪਿੰਡ ਸਾਹ ਤੇਰੀ ਰਾਸ, ਮਾਤ ਪਿਤਾ ਹਮ